ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਤ ਆਚਾਰੀ ਵੈਸ਼ਨੋ ਮਾਈ ਦਾਸ ਸੋ ਨਾਮ ਭਗਤ ਕਰਤ ਸ੍ਰੀ ਕ੍ਰਿਸ਼ਨ ਕੀ ਪ੍ਰੇਮ ਸਹਿਤ ਨਿਸ਼ਕਾਮ ਅਤ ਆਚਾਰੀ ਵੈਸ਼ਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਲੜੀਵਾਰ ਰੂਪ ਪ੍ਰਸੰਗ ਚੱਲ ਰਿਹਾ ਹੈ। ਜਿਸ ਤਰ੍ਹਾਂ ਆਪ ਜੀ ਨੇ 1626 ਬਿਕਰਮੀ ਸੰਮਤ ਵਿੱਚ ਸ੍ਰੀ ਬਾਲੀ ਸਾਹਿਬ ਜੀ ਦਾ ਜਿਹੜਾ ਟੱਕ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਕਮਰਾਂ ਰਾਹੀਂ ਲਵਾਇਆ ਅਤੇ ਭਾਈ ਪਾਰੋ ਜੀ ਰਾਹੀਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਦਰਕਰ ਤੋਂ ਭਰੋਸਾਏ ਸਨ, ਫਿਰ ਦੂਸਰੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਵੀ ਆਪ ਜੀ ਰਹੇ ਅਤੇ ਤੀਸਰੇ ਸਰੂਪ ਦੇ ਵਿੱਚ ਆਪ ਜੀ ਨੇ ਪਰਮਹੰਸ ਦੀ ਇਹਨਾਂ ਨੂੰ ਪਦਵੀ ਬਖਸ਼ ਦਿੱਤੀ ਸੀ। ਇਹਨਾਂ ਨੇ ਥਾਂ ਥਾਂ ਹੁਕਮ ਲਿਖ ਕੇ ਭੇਜੇ ਸਨ। ਬੇਅੰਤ ਸਿੱਖ ਸੰਗਤਾਂ ਦੇ ਸੰਤਰਾਂ ਤੋਂ ਇਕੱਠੀਆਂ ਹੋ ਗਈਆਂ। ਇਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ 5 ਟੋਕਰੀਆਂ ਸੁੱਟ ਕੇ ਇੱਕ ਕਾਲ ਸੇਵਾ ਪ੍ਰਾਰੰਭ ਕਰ ਦਿੱਤੀ ਹੈ। ਸਿੱਖ ਸੰਗਤਾਂ 4 ਸ਼ਹਿਰ ਨਾਲ ਜੁੜ ਗਈਆਂ ਹਨ, ਜਿਨ੍ਹਾਂ ਦੇ ਵਿੱਚ ਜਿੱਥੇ ਬਾਕੀ ਸਿੱਖ ਸੰਗਤਾਂ ਕੋਈ ਆਪਣੇ ਕੋਲੋਂ ਮਾਇਆ ਦੇ ਕੇ ਜਿਹੜੇ ਹੱਥੀਂ ਕੰਮ ਨਹੀਂ ਕਰ ਸਕਦੇ ਬਿਰਧ ਨੇ, ਉਹ ਮਜ਼ਦੂਰਾਂ ਰਾਹੀਂ ਹੀ ਕਾਰ ਸੇਵਾ ਕਰਵਾਈ ਜਾਂਦੀ ਹੈ। ਕਈ ਐਸੇ ਵੀ ਹੈ, ਨਾਲੇ ਮਜ਼ਦੂਰ ਲਾਉਂਦੇ, ਨਾਲੇ ਆਪਣੇ ਹੱਥੀਂ ਵੀ ਸੇਵਾ ਕਰਕੇ ਸਤਿਗੁਰੂ ਦੀ ਖੁਸ਼ੀਆਂ ਹਾਸਲ ਕਰਦੇ ਹੈ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਭ ਤੋਂ ਵੱਧ ਸੇਵਾ ਵਿੱਚ ਡਟ ਰਹੇ ਹੈ। ਲਾਹੌਰੀ ਆ ਗਏ ਨੇ, ਜਿਨ੍ਹਾਂ ਦੇ ਵਿੱਚੋਂ ਬਜ਼ੁਰਗ ਵੀ ਸਨ, ਕੁਝ ਮਿੱਤਰ ਦੋਸਤ ਵੀ ਸਨ, ਕੁਝ ਇੱਕੋ ਉਮਰ ਦੇ ਵੀ ਸਨ। ਜਾ ਰਹੇ ਸੀ ਗੰਗਾ ਵੱਲ ਨੂੰ, ਇਸ ਆਏ ਗੋਇੰਦਵਾਲ ਦੀ ਇਹ ਰਸਤਾ ਹੈ ਸੀ ਦਿੱਲੀ ਤੋਂ ਲਾਹੌਰ ਜਾਣ ਦਾ, ਕਿਉਂਕਿ ਵਿਆਸਾ ਲੰਗੜੀ ਦੇ ਘਾਟ ਜਿਹੜਾ ਇੱਥੇ ਹੀ ਬਣਿਆ ਹੋਇਆ ਸੀ, ਵਿਸ਼ੇਸ਼ ਕਰਕੇ ਵੱਡਾ ਆਸੇ ਪਾਸੇ ਇੰਨਾ ਪ੍ਰਬੰਧ ਹੈ ਨਹੀਂ ਸੀ ਉਸ ਸਮੇਂ। ਉਹ ਇਸ ਤਰ੍ਹਾਂ ਖਿਆਲ ਕਰਦੇ ਹੈ ਵੀ ਅਰਦਾਸ ਜੀ ਦੇ ਸਪੁੱਤਰ ਰਾਮਦਾਸ ਸਾਹਿਬ ਜੀ ਉਹ ਇੱਥੇ ਗੋਇੰਦਵਾਲ ਸਾਹਿਬ ਵਿਖੇ ਰਹਿ ਰਹੇ ਹਨ। ਇਹਨਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਸਹਾਰੀ ਜੀ ਹਨ ਭਰਾਵਾਂ ਦੇ ਥਾਂ ਹੀ ਲੱਗਦੇ, ਇਹਨਾਂ ਦੇ ਤਾਇਆ ਜੀ ਹਨ, ਉਹ ਤਾਂ ਉੱਥੇ ਰਹਿ ਰਹੇ ਹਨ। ਇਹ ਪਿਤਾ ਦੇ ਚੜ੍ਹਾਈ ਕਰਨ ਤੋਂ ਬਾਅਦ ਇੱਥੇ ਪੱਕੇ ਤੌਰ 'ਤੇ ਸਹੁਰੇ ਘਰ ਜਾ ਰਹਿਣ ਲੱਗੇ ਹਨ ਵੀ ਜਾ ਕੇ ਦੇਖੀਏ ਕਿਹੋ ਜਿਹਾ ਕਾਰ ਵਿਹਾਰ ਹੈ, ਸਹਾਰੀ ਨਾਲੋਂ ਜ਼ਿਆਦਾ ਵੱਡੇ ਜਾਂ ਕੋਈ ਘੱਟ ਨੇ, ਉਹ ਕੀ ਦੇਖ ਰਹੇ ਹੈ। ਗੁਰੂ ਰਾਮਦਾਸ ਸਾਹਿਬ ਜੀ ਕਾਰ ਸੇਵਾ ਵਿੱਚ ਡਰ ਰਹੇ ਹੈ, ਬਸਰ ਵੀ ਮਿੱਟੀ ਕੱਟੇ ਨਾਲ ਡਿਬੜੇ ਤਿਬੜੇ ਪਏ ਹੈ, ਸਰੀਰ 'ਤੇ ਵੀ ਧੂੜ ਮਿੱਟੀ ਕੱਟਾ ਜੰਮਿਆ ਪਿਆ ਹੈ। ਇਸ ਤਰ੍ਹਾਂ ਵੇਖ ਕੇ ਬਹੁਤ ਰਾਂਝੇ ਹੋ ਗਏ, ਕਿ ਤਾਂ ਤਰੱਕੀ ਕਰਨ ਲੱਗ ਪਏ। ਮੈਂ ਕਿਹਾ ਵੀ ਇਹ ਤੂੰ ਆ ਕੇ ਕੀ ਰਿਹਾ ਹੈ, ਗੁਰਬੰਸ ਸਭ ਤੋਂ ਉੱਚੀ ਸੁੱਚੀ ਹੈ, ਉਹ ਇੱਥੇ ਆ ਕੇ ਨੀਵਾਂ ਕੰਮ ਕਰਨ ਗਏ ਤਾਂ ਸੁਧਰ ਕਰਦੇ ਨੇ। ਪਰ ਕੋਈ ਪਰਵਾਹ ਨਹੀਂ ਕੀਤੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਆ ਕੇ ਜਿਹੜਾ ਮੰਗਲਾ ਦਾਸ ਬੜਾ ਬਜ਼ੁਰਗ ਰਿਹਾ ਸੀ, ਉਹਨੇ ਤਰਕ ਨਾਲ ਕਿਹਾ ਤੁਸੀਂ ਤਾਂ ਮਹਾਰਾਜ ਗੁਰੂ ਨਾਨਕ ਦੀ ਗੱਦੀ ਉੱਪਰ ਬੈਠ ਰਹੇ ਹੋ, ਉਮਰ ਕਰਕੇ ਵੀ ਵੱਡੇ ਹੋ, ਤੁਸੀਂ ਤਾਂ ਮਾੜਾ ਮੋਟਾ ਸੋਚ ਵਿਚਾਰ ਕਰਨਾ ਹੀ ਸੀ। ਆਪਣੇ ਕੁਲ ਦੀ ਲਜਿਆ ਹਰ ਇੱਕ ਨੂੰ ਹੁੰਦੀ ਹੈ, ਸਾਡੀ ਸੋਹੜ ਵੰਸ ਹੈ, ਇਸ ਕਰਕੇ ਤੁਸੀਂ ਦੇਖਿਆ ਹੀ ਨਹੀਂ ਆ ਰਾਮਦਾਸ ਨੂੰ ਸਭ ਤੋਂ ਨੀਵੇਂ ਕੰਮ 'ਤੇ ਲਾਇਆ ਹੋਇਆ, ਮਿੱਟੀ ਸੁੱਟਣ ਲਾਇਆ ਹੋਇਆ ਹੈ। ਇੱਕ ਇਹਨੇ ਤਾਂ ਸਾਡੇ ਇੱਥੇ ਮਿੱਟੀ ਢੋ ਢੋ ਕੇ ਸਿਰ 'ਚ ਮਿੱਟੀ ਪਾ ਤੀ ਹੈ। ਉਹ ਗੁਰੂ ਰਾਮਦਾਸ ਸਾਹਿਬ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ ਦੇਖਿਆ ਵੀ ਇਹਨਾਂ ਦਾ ਕੋਈ ਅਸਰ ਹੋਇਆ ਹੈ, ਪਰ ਕੋਈ ਨਹੀਂ, ਚਿਹਰਾ ਖਿੜਿਆ ਹੈ, ਕਿਉਂਕਿ ਜਾਣਦੇ ਸਨ ਵੀ ਜਿਹੜੇ ਅਗਿਆਨੀ ਲੋਕ ਆ ਉਹਨਾਂ ਨੂੰ ਗੁਰੂ ਘਰ ਦੀ ਸੇਵਾ ਦਾ ਕੀ ਪਤਾ ਹੁੰਦਾ ਹੈ। ਉਹ ਇਸ ਕਰਕੇ ਕਹਿਣ ਲੱਗੇ, ਮਹਾਰਾਜ ਇਹ ਤਾਂ ਸੰਸਾਰੀ ਲੋਕ ਹੈ, ਸੰਸਦਿਆਂ ਵਿੱਚ ਖਚਤ ਪਚਤ ਹੈ, ਕਿਰਪਾ ਹੀ ਕਰਨੀ, ਇਹਨਾਂ ਦੀ ਬਸ ਨਹੀਂ ਕਰਨੀ। ਆਖਰੀ ਸੇਵਾ ਦਾ ਮਰਹਤਮ ਦਰਸਾਉਂਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਤੁਹਾਨੂੰ ਸਿਰ 'ਤੇ ਇਹਨਾਂ ਦਾ ਮਿੱਟੀ ਦਾ ਟੋਕਰਾ ਦਿਸਦਾ ਹੋ, ਅਸੀਂ ਤਾਂ ਸਾਰੇ ਸੰਸਾਰ ਦਾ ਜਿਹੜਾ ਛਤਰ ਇਹਨਾਂ ਦੇ ਸਿਰ 'ਤੇ ਰੱਖਿਆ ਹੋਇਆ ਹੈ, ਉਹ ਮਿੱਟੀ ਤਾਂ ਤੁਹਾਡੇ ਸਿਰ ਵਿੱਚ ਪਈ ਹੈ ਅਤੇ ਪੈਂਦੀ ਰਹੇਗੀ, ਮਰੋਗੇ ਮਿੱਟੀ ਉੱਡੋਗੀ ਤੁਹਾਡੀ। ਇਸ ਤਰ੍ਹਾਂ ਦੇ ਵਚਨ ਕਹਿ ਕੇ ਆਪ ਜੀ ਚੁੱਪ ਹੋ ਗਏ ਨੇ। ਇਸ ਤਰ੍ਹਾਂ ਦਾ ਪ੍ਰਸੰਗ ਬੋਲੀ ਸਾਹਿਬ ਦੀ ਰਚਨਾ ਜਾਂ ਆਪਾਂ ਸੁਣਿਆ ਸੀ। ਅੱਜ ਜਿਵੇਂ ਮਾਈ ਦਾਸ ਵੈਸ਼ਨੋ ਜੋ ਬਹੁਤ ਤਕੜਾ ਕਰਮ ਕਾਂਡੀ ਅਤੇ ਕ੍ਰਿਸ਼ਨ ਜੀ ਦਾ ਬਹੁਤ ਹੀ ਉਪਾਸ਼ਕ ਸੀ, ਜਿਵੇਂ ਮਹਿਮਾ ਸੁਣ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਰਾਰ ਕਰਨ ਵਾਸਤੇ ਆਇਆ, ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਸੁਣੀਏ ਜੀ। ਅਤ ਆਚਾਰੀ ਵੈਸ਼ਨੋ, ਹਾਂ ਕਹਿੰਦੇ ਵੈਸ਼ਨੋ ਮਰਦਾ ਧਾਰਨੀ, ਜਿਹੜੇ ਵੈਸ਼ਨੋ ਮਤ ਦੇ ਧਾਰਨੀ ਉਹ ਜ਼ਿਆਦਾ ਆਚਾਰੀ ਹੁੰਦੇ, ਜ਼ਿਆਦਾ ਕਰਮ ਕਾਂਡ ਕਰ ਰਹੇ। ਜੇ ਮਾੜਾ ਜਿਹਾ ਕੋਈ ਘੋਲ ਦੀ ਵੀ ਨਮ ਜਾਏ ਅਤੇ ਪਰਛਾਵਾਂ ਪੈ ਜਾਏ, ਜਿਹੜੇ ਵੈਸ਼ਨੋ ਹੁੰਦੇ ਹੈ ਉਹ ਤਾਂ ਫਿਰ ਸਣੇ ਕੱਪੜੇ ਜਾ ਕੇ ਨਹਾਉਂਦੇ। ਇਸ ਤਰ੍ਹਾਂ ਇਹ ਆਪਣੇ ਹੱਥਾਂ ਨਾਲ ਹੀ ਭੋਜਨ ਬਣਾ ਕੇ ਉਹ ਛਕਦੇ ਹੁੰਦੇ ਹੈ, ਕਿਸੇ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਬਿਲਕੁਲ ਭੋਜਨ ਨਹੀਂ ਛਕਦੇ, ਜਿਹੜੇ ਅਸਲੀ ਵੈਸ਼ਨੋ ਅਸਲੀ ਕਰਮ ਕਾਂਡੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਮਾਈ ਦਾਸ ਦਾ ਨਾਮ ਸੀ ਅਤੇ ਵੈਸ਼ਨੋ ਮਤ ਦਾ ਧਾਰਨੀ ਸੀ, ਬਹੁਤ ਤਕੜਾ ਆਚਾਰੀ ਸੀ, ਤਕੜਾ ਕਰਮ ਕਾਂਡੀ ਹੈ ਸੀ। ਭਗਤ ਕਰਤ ਸ੍ਰੀ ਕ੍ਰਿਸ਼ਨ ਕੀ, ਜ਼ਿਆਦਾਤਰ ਜਿਹੜੀ ਭਗਤੀ ਹੈ ਉਹ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਕਰਦਾ ਹੁੰਦਾ ਸੀ। ਪ੍ਰੇਮ ਸਹਿਤ ਨਿਸ਼ਕਾਮ, ਭਗਤੀ ਹੈ ਬੜੇ ਪ੍ਰੇਮ ਦੇ ਸਹਿਤ, ਫਿਰ ਕੋਈ ਕਾਮਨਾ ਰੱਖ ਕੇ ਨਹੀਂ ਹੈ, ਨਹੀਂ ਤਾਂ ਕੋਈ ਵੀ ਜਿਹੜਾ ਥੋੜ੍ਹੀ ਬਹੁਤੀ ਭਗਤੀ ਕਰਦਾ ਉਹਦੀ ਕੋਈ ਨਾ ਕੋਈ ਕਾਮਨਾ ਹੁੰਦੀ ਹੈ। ਕੋਈ ਵੀ ਐਸਾ ਨਹੀਂ ਹੈ ਵੀ ਜਿਹੜਾ ਕਾਮਨਾ ਤੋਂ ਬੈਰਹਿਤ ਹੋ ਕੇ ਨਿਰਛਿਤ ਹੋ ਕੇ ਪ੍ਰੇਮ ਨਾਲ ਭਗਤੀ ਕਰੇ, ਇਹ ਕੋਈ ਬਿਰਲਾ ਬਿਰਲਾ ਹੁੰਦਾ ਹੈ। ਕੋਟ ਮਦੇ ਕੋਈ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਹੋਰ ਤਾਂ ਸਭ ਆਪਣਾ ਧੰਦਾ ਚਲਾਉਣ ਵਾਲੇ ਹੈ ਵੀ ਚਲੋ ਕਰ ਲਓ ਜੀ ਅਤੇ ਲੈ ਲਓ ਜੀ। ਹਾਂ ਇਸ ਤਰ੍ਹਾਂ ਸੇਵਾ ਕਰਤ ਹੋਏ ਨਿਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਨਿਸ਼ਕਾਮਤਾ ਨਾਲ ਸੇਵਾ ਕਰਨ ਵਾਲੇ ਵੀ ਬਿਰਲੇ ਹੁੰਦੇ ਹੈ, ਜਿਹੜੇ ਕਰਦੇ ਉਹਨਾਂ ਨੂੰ ਬਾਕੀ ਪਦਵੀ ਤਾਂ ਹਾਸਲ ਹੋਣੀ ਪਰਮੇਸ਼ੁਰ ਦੀ ਵੀ ਪ੍ਰਾਪਤੀ ਹੁੰਦੀ ਹੈ। ਐਵੇਂ ਮਨ ਨਹੀਂ ਖੜਦਾ ਵੀ ਸ਼ਾਇਦ ਮੈਂ ਕੁਛ ਆਹ ਨਾ ਕਰਿਆ ਉਹ ਨਾ ਕਰਿਆ ਮੈਨੂੰ ਨਹੀਂ ਕੁਛ, ਮੈਂ ਭੁੱਖਾ ਧਿਆਇਆ ਮਰ ਜਾਵਾਂਗਾ। ਆਪਣੀ ਕਿਸਮਤ 'ਤੇ ਮਨੁੱਖ ਨੂੰ ਗੁਰੂ ਪਰਮੇਸ਼ੁਰ 'ਤੇ ਭਰੋਸਾ ਨਹੀਂ ਹੁੰਦਾ ਹੈ। ਇਸ ਕਰਕੇ ਫਿਰ ਇੱਧਰ ਉੱਧਰ ਭੱਜ ਨੱਠ ਕਰਦਾ ਹੈ। ਜਿਹੜਾ ਕੋਈ ਐਸਾ ਕਰ ਲੈਂਦਾ ਹੈ ਉਹਨੂੰ ਕੋਈ ਘਾਟ ਹੀ ਨਹੀਂ ਰਹਿੰਦੀ ਹੈ, ਕੋਈ ਦੌੜ ਭੱਜ ਕਰਨ ਦੀ ਰਹਿੰਦੀ ਨਹੀਂ ਹੈ। ਇਹ ਤਾਂ ਤੁਸੀਂ ਗੁਰੂ ਪਰਮੇਸ਼ੁਰ 'ਤੇ ਭਰੋਸਾ ਧਾਰ ਕੇ ਬਹਿ ਜਾਓ ਅਤੇ ਪਰਮੇਸ਼ੁਰ ਸਾਰੇ ਉੱਥੇ ਹੀ ਪ੍ਰਬੰਧ ਕਰ ਦਿੰਦਾ ਹੈ। ਉਹ ਤਾਂ ਆਪ ਭਗਤੀ ਨਾਲ ਕਾ ਲਾਲਾ ਗੋਲਾ ਬਣ ਜਾਂਦਾ ਹੈ, ਸਾਰੇ ਕੰਮ ਆਪ ਆ ਕੇ ਉਹਦੇ ਕਰਨ ਲੱਗ ਪੈਂਦਾ ਹੈ। ਜਿਵੇਂ ਕੋਈ ਸਾਧੂ ਸੀ ਉਹ ਈਸ਼ੋ ਦੀ ਗੱਲ ਭਰੋਸੇ ਦੀ ਗੱਲ ਕਰਦਾ ਸੀ ਵੀ ਉਹਦੇ 'ਤੇ ਬਹਿ ਜਾਏ, ਮਨੁੱਖ ਨੂੰ ਬੁਰਕੀ ਤੋੜ ਕੇ ਮੂੰਹ ਵਿੱਚ ਆਪ ਪਾਉਣ ਦੀ ਲੋੜ ਨਹੀਂ ਹੈ, ਬੁਰਕੀਆਂ ਵੀ ਕੋਈ ਹੋਰ ਪਵਾ ਦੂ ਪਰਮੇਸ਼ੁਰ। ਕਹਿੰਦੇ ਵੀ ਐਸਾ ਕਿਵੇਂ ਹੋ ਸਕਦਾ ਹੈ, ਕੋਈ ਤਰਕਵਾਦੀ ਜਿਹੜਾ ਕੋਈ ਨਹੀਂ ਜਿਹਾ ਹੈ ਅੰਦਰ ਭਾਵਨਾ ਉਹ ਤਾਂ ਕੋਈ ਨਹੀਂ ਹੋ ਸਕਦਾ ਹੈ। ਬਰਕੀ ਤਾਂ ਤੋੜ ਕੇ ਮੂੰਹ ਵਿੱਚ ਪਾਉਣੀ ਪਊਗੀ। ਪਰਮਾਤਮਾ ਵੀ ਵਾਹਿਗੁਰੂ 'ਤੇ ਭਰੋਸਾ ਕੋਈ ਉਹਦਾ ਬਣ ਕੇ ਰਹਿ ਜਾਏ, ਰਿਸ਼ਤ ਹੋ ਕੇ ਕਰੇ ਭਗਤੀ, ਉਹ ਐਸਾ ਕਰ ਦਿੰਦਾ ਹੈ। ਉਹ ਆਪਣਾ ਸੇਵਕ ਹੀ ਕਹਿੰਦਾ ਜੀ ਇਹ ਨਹੀਂ ਮੈਂ ਮੰਨਦਾ, ਬਾਕੀ ਤੁਹਾਡੀ ਗਿਆਨ ਦੀਆਂ ਗੱਲਾਂ ਮੈਂ ਮੰਨ ਲੈਂਦਾ ਹਾਂ, ਭਗਤੀ ਦੀਆਂ ਗੱਲਾਂ ਠੀਕ ਹੈ। ਇਹ ਐਸਾ ਹੋ ਜਾਂਦਾ ਹੈ ਪਰ ਕੀ ਤਾਂ ਤੋੜ ਕੇ ਖਾਣੀ ਪਊਗੀ ਪਾਉਣੀ ਪਊਗੀ। ਕਹਿੰਦੇ ਨਹੀਂ ਬਈ, ਐਨ ਪੂਰਾ ਨਿਸ਼ਕਾਮਤਾ ਨਾਲ ਉਹਦੇ 'ਤੇ ਭਰੋਸਾ ਧਾਰ ਕੇ ਬਹਿ ਰਹੇ ਹੋ, ਬੁਰਕੀ ਵੀ ਹੋਰ ਕੋਈ ਤੋੜ ਕੇ ਮੂੰਹ ਵਿੱਚ ਪਾਓ ਅਤੇ ਤਸੂ ਵੀ ਮੱਲੋ ਮੱਲੀ, ਜ਼ਬਰਦਸਤੀ ਖਵਾਊਗਾ ਵੀ ਕਿਉਂ ਨਹੀਂ ਖਾਂਦਾ ਖਾ। ਕਹਿਣ ਲੱਗਾ ਫਿਰ ਮੈਂ ਤਾਂ ਜੀ ਪ੍ਰੈਕਟੀਕਲ ਦੇਖੋ ਜਮਾ ਕੇ ਦੇਖੂੰਗਾ ਵੀ ਹਾਂ ਐਸਾ ਕਰਦਾ। ਮੈਂ ਗਾੜੇ ਜੰਗਲ ਸੰਘਣੇ ਜੰਗਲ ਵਿੱਚ ਚਲਿਆ ਜਾਂਦਾ, ਉੱਥੇ ਜਾਊਂ ਜਿੱਥੇ ਕੋਈ ਨਾ ਹੋ, ਦੇਖੂਗਾ ਕਿਹੜਾ ਮੂੰਹ ਵਿੱਚ ਰੱਬ ਬੁਰਕੀਆਂ ਪਾਉਂਦਾ। ਬਸ ਉਹ ਜਾ ਬੈਠਾ ਸਿੰਘੜੇ ਜੇ ਝਾੜ ਵਿੱਚ ਨਾ, ਬਸ ਮੂੰਹ ਜਾ ਲੁਕੋ ਕੇ ਬੜੀਆਂ ਜਿਹੀਆਂ ਲੱਤਾਂ ਜਿਹੀਆਂ ਬਾਹਰ ਨੂੰ ਰਹਿ ਗਈਆਂ ਅਤੇ ਬਹਿ ਗਿਆ ਹੈ। ਪਰਮੇਸ਼ਰ ਦਾ ਐਸਾ ਹੀ ਹੈ ਵੀ ਦੋ ਤਿੰਨ ਦਿਨ ਤਾਂ ਉਹ ਵੇਖਦਾ ਹੀ ਹੈ, ਪ੍ਰੀਖਿਆ ਤਾਂ ਕਰਦਾ ਹੀ ਹੈ ਨਾ ਵੀ ਮੇਰੇ 'ਤੇ ਖੜਾ ਹੈ, ਭਰੋਸਾ ਰੱਖਦਾ ਹੈ। ਜੇ ਹੁਣ ਦੇਖ ਲੈਂਦਾ ਵੀ ਇਹ ਤਾਂ ਹੁਣ ਮੇਰੇ 'ਤੇ ਹੈ ਫਿਰ ਉਹ ਕਰ ਲੈਂਦਾ, ਜੇ ਆਪੇ ਭੱਜੀ ਜਾਏ ਲੇਕਿਨ ਮਰੀਜ਼ਾ ਬਗ ਜਾ ਰੀਜ਼ਾ ਤੈਨੂੰ ਵੀ ਹੈ। ਉਹ ਜਦੋਂ ਦੇਖਿਆ ਵੀ ਇਹ ਤਾਂ ਹੁਣ ਮੇਰੇ 'ਤੇ ਰੱਖੀ ਬੈਠਾ ਵੀ ਮੇਰੇ ਹੀ ਇਹਨੇ ਦਿੱਤਾ ਛਕਣਾ ਹੈ, ਇਕਲਾ ਵਰਤਾ ਤੀ। ਜਿੱਥੇ ਉਹ ਰਹਿੰਦਾ ਸੀ ਉਹ ਨੇੜੇ ਧਰਮ ਅਸਥਾਨ ਸੀ, ਉੱਥੇ ਕੋਈ ਸ਼ਾਹੂਕਾਰ ਆ ਗਿਆ ਹੈ, ਉਹਨੇ ਲੰਗਰ ਜਿਹਾ ਖੁੱਲ੍ਹਾ ਡੁੱਲਾ ਕਰਤਾ, ਬਹੁਤਾ ਬਚ ਗਿਆ, ਥੋੜ੍ਹੇ ਆਏ ਛਕਣ ਵਾਲੇ। ਕਹਿਣ ਲੱਗਿਆ ਵੀ ਆਹ ਸਾਹਮਣੇ ਜੰਗਲ ਹੈ, ਇਹਦੇ ਵਿੱਚੋਂ ਜਿੰਨੇ ਚਿਰ ਕੋਈ ਸਾਧੂ ਸੰਤ ਭਜਨ ਕਰਨ ਵਾਲੇ ਲੱਭ ਲੱਭ ਕੇ ਜ਼ਬਰਦਸਤੀ ਭੋਜਨ ਖਵਾਓ, ਨਾਲੇ ਇੱਕ ਇੱਕ ਮੋਹਰ ਵੀ ਉਹਨੂੰ ਦਕਸ਼ਣਾ ਦੀ ਦਿਓ। ਉਹ ਨਾਕਰ ਚੱਕਰ ਚੱਕੀ ਫਿਰਦੇ ਟੋਕਰਿਆਂ ਵਿੱਚ, ਜਿੱਥੇ ਕੋਈ ਲੱਭਦਾ ਜ਼ਬਰਦਸਤੀ ਖਵਾਉਂਦੇ ਨੇ, ਜਿੱਥੇ ਇਹ ਝਾੜ ਸਿਰ ਜਲ ਕੋ ਕੇ ਬਿਠਾ ਸੀ ਅਤੇ ਉੱਥੇ ਆ ਗਏ, ਲੱਤਾਂ ਤੋਂ ਬਾਹਰ ਖਿੱਚ ਲਿਆ। ਕਹਿਣ ਲੱਗੇ ਵੀ ਪਹਿਲਾਂ ਆਹ ਲੰਗਰ ਛਕ, ਇਹ ਬੋਲੇ ਚੱਲੇ ਨਾ ਗੱਲ ਨਾ ਕਰੇ। ਉਹ ਇੱਕ ਨੌਕਰ ਜੇ ਨੇ ਇੱਕ ਜਵਾੜਾ ਜਿਹਾ ਫੜਿਆ ਹੈ, ਦੂਜੇ ਨੇ ਤਾਂ ਨਹੀਂ ਫੜਿਆ ਅਤੇ ਤੀਸਰੇ ਫੜ ਕੇ ਮੂੰਹ 'ਚ ਬੁਰਕੀ ਦੇ, ਕਹਿੰਦੇ ਕਿਹੜੀ ਮਾਂ ਨਾਲ ਰੁੱਸੇ ਹੈ, ਰੋਟੀ ਖਾ ਲਾ, ਪ੍ਰਸ਼ਾਦੇ ਅੰਨ ਨਾਲ ਨਹੀਂ ਗੁੱਸੇ ਹੋਈ ਦਾ ਹੈ, ਇਹ ਖਾ ਲਈ ਦੀ ਜੇ ਮਿਲਦੀ ਹੋਵੇ। ਉੱਥੇ ਲੱਗ ਗਿਆ ਵੀ ਧੰਨ ਹੈ ਧੰਨ ਹੈ ਪਰਮੇਸ਼ੁਰ ਤੋਂ, ਜੇ ਤੇਰੇ 'ਤੇ ਭਰੋਸਾ ਧਾਰ ਕੇ ਬਹਿ ਜਾਏ ਫਿਰ ਤਾਂ ਤੂੰ ਤਾਂ ਵੀ ਕਰਾ ਦਿੰਦਾ ਹੈ, ਹਜੇ ਨਹੀਂ ਹੈ ਫਿਰ ਐਸਾ ਵੀ ਫਿਕਰੀ ਕਰਾਈ ਜਾ। ਉਹ ਇਸ ਕਰਕੇ ਫਿਰ ਉਹ ਤਿੰਨ ਕਾਣੇ ਰਹਿੰਦੇ, ਪੌਂ ਬਾਰਾਂ ਤਾਂ ਨਹੀਂ ਹੁੰਦੀਆਂ ਹੈ। ਇਸ ਕਰਕੇ ਇਹ ਹੁਣ ਕਾਮਨਾ ਤੋਂ ਰਹਿਤ ਹੀ ਭਗਤੀ ਕਰਦਾ ਸੀ, ਪਰ ਹੈ ਵੈਸ਼ਨਵਾਂ ਦਾ ਧਾਰਨੀ ਸੀ, ਉਹ ਜ਼ਿਆਦਾ ਹੁਣ ਕਰਮਕਾਂਡੀ ਹੁੰਦੇ ਨੇ। ਜਿੰਨਾ ਜ਼ਿਆਦਾ ਕਰਮਕਾਂਡੀ ਹੈ ਉਹਨਾਂ ਫਿਰ ਜ਼ਿਆਦਾ ਵਹਿਮੀ ਵੀ ਹੁੰਦਾ ਹੈ, ਕਿਉਂਕਿ ਮਾੜਾ ਜਿਹਾ ਹੋ ਗਿਆ ਬਸ ਉੱਥੇ ਛੱਡ ਦਿੰਦੇ ਨਿਗਰਾਨ ਕਰਦੇ। ਇਸ ਕਰਕੇ ਗੁਰੂ ਮਹਾਰਾਜ ਨੇ ਇਸੇ ਕਰਕੇ ਲੰਗਰ ਦੀ ਪ੍ਰਥਾ ਕਾਇਮ ਕੀਤੀ, ਇਸ ਤਰ੍ਹਾਂ ਬਿਹਤਰਤਾ ਨਾਲ ਰਲ ਮਿਲ ਕੇ ਭੋਜਨ ਬਣਾ ਲਓ, ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਛਕ ਛਕਾ ਲਓ। ਯਾਨੀ ਸਫਾਈ ਖੁਦਾਈ ਦੀ ਤਾਂ ਜ਼ਰੂਰ ਜ਼ਰੂਰਤ ਹੈ। ਅੱਜ ਕੱਲ੍ਹ ਥਾਂ ਥਾਂ 'ਤੇ ਹੋਟਲ ਬਣੇ ਪਏ ਨਾ ਘਰਾਂ 'ਚ ਵੀ ਗੁਰਦੁਆਰਿਆਂ ਵਿੱਚ, ਉਹ ਤਾਂ ਹੈਗੀ ਵੱਖਰੀ ਗੱਲ। ਹਾਂ, ਜੇ ਪਹਿਲੇ ਸਮੇਂ ਦੇ ਤੁਸੀਂ ਗੁਰੂ ਕੇ ਲੰਗਰਾਂ ਦੀ ਤੁਸੀਂ ਦੇਖੋ, ਰੀਤੀ ਮਰਿਆਦਾ ਬਹੁਤ ਸੋਹਣੀ ਸੀ। ਸਾਰੇ ਭਾਂਡੇ ਟੀਂਡੇ ਜਿੰਨੇ ਲਾਂਗਰੀ ਸਿੰਘ ਹੈ ਚੰਗੀ ਤਰ੍ਹਾਂ ਸਫਾਈ ਕਰਦੇ, ਕੜਾਹ ਪ੍ਰਸ਼ਾਦ ਦੀ ਦੇਖ ਲਈ ਤਾਂ ਰੇਤਾ ਵੀ ਉਹਨਾਂ ਦਾ ਵੱਖਰਾ ਰੱਖਿਆ ਹੁੰਦਾ ਸੀ ਗੁਰੂ ਮਹਾਰਾਜ ਲਈ, ਹੁਣ ਨਹੀਂ ਕੋਈ ਦੇ ਦਾਦੂ ਦਾ। ਹੁਣ ਦੇਗੀਏ ਵੀ ਉਹੋ ਜਿਹੇ ਅਤੇ ਦੇਗ ਵੀ ਉਹੋ ਜੀ। ਉਹ ਕੋਈ ਬਿਰਲਾ ਬਿਰਲਾ ਜਿਹੜਾ ਗੁਰੂ ਮਹਾਰਾਜ ਨੂੰ ਛਕਾਉਂਦਾ, ਨਹੀਂ ਤਾਂ ਇੱਧਰ ਉੱਧਰ ਅਸੀਂ ਛਕ ਛੁਕ ਲੈਂਦੇ ਹਾਂ, ਸਾਡਾ ਹੀ ਪੇਟ ਭਰਦਾ ਹੈ। ਰੋ ਵਿਚਾਰ ਚਲੋ ਆਪਾਂ ਇਸ ਪਾਸੇ ਕਿਉਂ ਜਾਣਾ ਹੈ, ਉਸ ਉੱਤੇ ਇੱਧਰ ਆ ਗਿਆ ਮੰਜਾ ਵੀ ਇਹ ਇਉਂ ਚੱਲਦਾ ਵੀ ਕਾਮਨਾ ਤੋਂ ਰਹਿਤ ਨਹੀਂ ਕੋਈ ਕਰਦਾ ਭਗਤੀ, ਥੋੜ੍ਹੀ ਬਹੁਤੀ ਇੱਛਾ ਰੱਖ ਤੇ ਕਰਦਾ ਹੈ। ਇਹ ਉਹਦੇ 'ਤੇ ਨਿਰਭਰ ਹੋ ਕੇ ਵੀ ਆਪੇ ਕਰੂ ਕਰਾਓ, ਇਹ ਉਹੀ ਹੈ। ਇਸ ਤਰ੍ਹਾਂ ਕਹਿੰਦੇ ਕਾਮਨਾ ਤੋਂ ਰਹਿਤ ਹੋ ਕੇ ਪ੍ਰੇਮ ਸਹਿਤ ਭਗਤੀ ਕਰਦਾ ਸੀ ਭਗਵਾਨ ਕ੍ਰਿਸ਼ਨ ਜੀ ਦੀ। ਚੌਪਾਈ ਸੰਤਨ ਕੀ ਸੰਗਤ ਨਿਤਰ ਕਰੇ, ਚੰਗੇ ਚੰਗੇ ਜਿਹੜੇ ਸਿਮਰਨ ਵਾਲੇ ਸੰਤ ਉਹਨਾਂ ਦੀ ਇਹ ਸੰਗਤ ਵੀ ਕਰਿਆ ਕਰਦਾ ਹੈ। ਕ੍ਰਿਸ਼ਨ ਕ੍ਰਿਸ਼ਨ ਮੁਖ ਮਹਿ ਜਪ ਧਰੇ, ਮੁਖ ਤੋਂ ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ, ਇਸ ਤਰ੍ਹਾਂ ਦਾ ਜਿਹੜਾ ਜਾਪ ਹੈ ਉਹ ਧਰੇ ਕੀ ਧਰਦਾ ਸੀ ਜਾਣੀ ਕਰਦਾ ਹੈ ਸੀ। ਮੋਰ ਮੁਕਟ ਪੀਤਾਬਰ ਧਾਰੀ, ਇਸ ਭਗਵਾਨ ਨੇ ਆਪਣੇ ਸੀਸ ਤੇ ਮੋਰ ਦਾ ਮੁਕਟ ਧਾਰਨ ਕੀਤਾ ਹੈ ਤੇ ਪੀਲੇ ਰੰਗ ਦੇ ਵਸਤਰ ਧਾਰਨ ਕੀਤੇ ਹੋਏ। ਇਸੀ ਧਿਆਨ ਕੇ ਮਨ ਆਧਾਰੀ, ਐਸੇ ਧਿਆਨ ਦੇ ਜਿਹੜਾ ਮਨ ਹੈ ਆਸਰੇ ਰਹਿੰਦਾ ਸੀ, ਐਸੇ ਧਿਆਨ ਵਿੱਚ ਮਨ ਜੁੜਿਆ ਜਾਂਦਾ ਸੀ ਭਗਵਾਨ ਦੇ ਸੀਸ ਤੇ ਸੋਹਣਾ ਮੁਕਟ ਮੋਰਾਂ ਦੇ ਖੰਭਾਂ ਦਾ ਤੇ ਪੀੜੇ ਉਹਨੇ ਵਸਤਰ ਧਾਰਨ ਕੀਤੇ ਹੋਏ। ਨਿਸ ਦਿਨ ਸਿਮਰ ਹੈ ਅਪਰ ਨਾ ਕਾਮ, ਸਾਰਾ ਦਿਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ ਇਹੀ ਸਿਮਰੀ ਜਾਂਦਾ, ਹੋਰ ਕੋਈ ਕੰਮ ਹੈ ਹੀ ਨਹੀਂ ਹੈ ਨਾ ਕੋਈ ਕਾਮਨਾ ਹੈ। ਮਨ ਕੀ ਲਿਵ ਚਿਤਵਤ ਘਨ ਸ਼ਾਮ, ਮਨ ਦੀ ਜਿਹੜੀ ਬਿਰਤੀ ਹੈ ਬਸ ਹੇ ਘਨ ਸ਼ਾਮ, ਹੇ ਬੱਦਲ ਵਰਗੇ ਕਾਲੇ ਰੰਗ ਵਾਲੇ ਭਗਵਾਨ ਸੋਹਲੇ ਰੰਗ ਵਾਲੇ ਹੀ ਚਿਤਵਦਾ ਹੈ। ਕਲਮ ਪੱਤਰ ਵਿਸਤਾਰਤ ਬਲੋਚਨ, ਕੀ ਕਰੀ ਜਾਂਦੇ ਕਮਲ ਪੱਤਰ ਵਿਸਤਰਤ ਬਲੋਚਨ, ਆਪ ਜੀ ਦੇ ਮਹਾਰਾਜ ਕਮਲ ਵਰਗੇ ਕਮਲ ਦੇ ਪੱਤਰਿਆਂ ਵਰਗੇ ਬੜੇ ਚੌੜੇ ਸੋਹਣੇ ਨੇਤਰ ਹਨ। ਕੁੰਡਲ ਗੰਡ ਸਥਲ ਦੁਖ ਮੋਚਨ, ਕੁੰਡਲ ਮਹਾਰਾਜ ਆਪ ਜੀ ਦੇ ਕੰਨਾਂ ਵਿੱਚ ਪਾਏ ਹੈ ਦੁੱਖਾਂ ਨੂੰ ਕੱਟਣ ਵਾਲੇ, ਉਹ ਜਿਹੜੇ ਕੁੰਡਲ ਹਨ ਮਹਾਰਾਜ ਗੰਡ ਸਥਲਾਂ ਤੇ ਗੱਲਾਂ ਤੇ ਲਟਕਰੇ ਉਹ ਸਜ ਰਹੇ ਹਨ। ਮੰਦ ਮੰਦ ਸੁੰਦਰ ਮੁਸਕਾਵਨ, ਇਸ ਤਰ੍ਹਾਂ ਆਪ ਜੀ ਦਾ ਮੁੱਖ ਤੋਂ ਹੌਲੀ ਹੌਲੀ ਥੋੜਾ ਥੋੜਾ ਸੁੰਦਰ ਢੰਗ ਨਾਲ ਹੱਸਣਾ ਹੋ ਰਿਹਾ, ਮੁਸਕਰਾ ਰਹੇ ਹੋ। ਭਗਤਨ ਕੇ ਚਿੱਤ ਚਾਪ ਵਧਾਵਨ, ਕਿਸ ਵਾਸਤੇ ਭਗਤਾਂ ਦੇ ਚਿੱਤ ਵਿੱਚ ਜਿਹੜਾ ਚਾਪ ਰਿਸ਼ਾ ਨੂੰ ਵਧਾਉਣ ਵਾਸਤੇ ਹੌਲੀ ਹੌਲੀ ਥੋੜਾ ਥੋੜਾ ਮੁਕਤੋ ਹੱਸ ਰਹੇ ਐਸੇ ਐਸੋ ਧਿਆਨ ਵਿਖੇ ਮਨ ਲਾਗਾ ਐਸੇ ਭਗਵਾਨ ਦੇ ਧਿਆਨ ਦੇ ਵਿੱਚ ਮਾਈ ਦਾਸ ਵੈਸ਼ਨੋ ਦਾ ਮਨ ਲੱਗਿਆ ਰਹਿੰਦਾ ਜੁੜਿਆ ਰਹਿੰਦਾ ਹੈ ਸਿਮਰਹਿ ਨਾਮ ਸਦਾ ਅਨਰਾਗਾ ਕਹਿੰਦੇ ਅਨਰਾਗਾ ਕੀ ਪ੍ਰੇਮੀ ਪਿਆਰਾ ਹੋਇਆ ਹੋਇਆ ਸਦਾ ਕ੍ਰਿਸ਼ਨ ਕ੍ਰਿਸ਼ਨ ਐਸੇ ਹੀ ਨਾਮ ਸਿਮਰਦਾ ਰਹਿੰਦਾ ਹੈ ਤਿੰਨ ਸ੍ਰੀ ਅਮਰ ਮਹਾਤਮ ਸੁਣਿਓ ਮਾਈ ਦਾਸ ਜੀ ਜੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦਾ ਬੜਾ ਭਾਰੀ ਮਹਾਤਮ ਬੜਾ ਤੇਜ ਪ੍ਰਤਾਪ ਸੁਣਿਆ ਹੈ ਬਹੁ ਗੁਰ ਸਿੱਖਿਅਨ ਤੇ ਸੋ ਭਨਿਓ ਬਹੁਤੇ ਗੁਰਸਿੱਖਾਂ ਨੇ ਉਹ ਮਾਈ ਦਾਸ ਦੇ ਸਾਥ ਕਿਹਾ ਹੈ ਵੀ ਅੱਜ ਦੇ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਤਾਂ ਪਰਮੇਸ਼ਰ ਹੀ ਹੈ ਸਜ ਰਹੇ ਚਾਹਤ ਦਰਸ਼ਨ ਕੋ ਦਿਨ ਬੀਤੇ ਇਸ ਕਰਕੇ ਮਾਈ ਦਾਸ ਦੇ ਮਹਾਰਾਜ ਦੇ ਜਾ ਕੇ ਦਰਸ਼ਨ ਕਰੀਏ ਆਪਾਂ ਵੀ ਦਰਸ਼ਨ ਕਰਕੇ ਨਿਹਾਲ ਹੋਏ ਚਾਹੁੰਦਿਆਂ ਹੋਇਆਂ ਦਿਨ ਲੰਘਦੇ ਕਬ ਕਬ ਚੱਲਣ ਨਠਤ ਨਿਜ ਚੀਤੇ ਕਬ ਕਬ ਚੱਲਣ ਠੱਟ ਹੈ ਨਿਜ ਜੀਤੇ ਇੱਕ ਦੋ ਵਾਰੀ ਪੜ੍ਹਿਆ ਕਰ ਮਾੜਾ ਮੋਟਾ ਜੇ ਕੋਈ ਚਾਰ ਅੱਖਰ ਸਿੱਖਣੇ ਹੈ ਇੱਧਰ ਗੱਲਾਂ ਵੱਟ ਮਾਰਿਆ ਕਰ ਗੱਲਾਂ ਤੋਂ ਜ਼ਿਆਦਾ ਮਾਰਦਾ ਹੈ ਇਸ ਕਰਕੇ ਕਹਿੰਦੇ ਜਿਹੜਾ ਭਗਤ ਕਬ ਕਬ ਚੱਲ ਹੈ ਠੱਟ ਹੈ ਨਿਜ ਚੀਤੇ ਕਦੇ ਕਦੇ ਚਿੱਤ ਵਿੱਚ ਠੱਟਦਾ ਧਾਰਦਾ ਵੀ ਮਹਾਰਾਜ ਦੇ ਕੋਲ ਚੱਲੀਏ ਆਪਾਂ ਦਰਸ਼ਨ ਕਰੀਏ ਸਮੋ ਪਾਏ ਗੁਰ ਕੇ ਪੁਰ ਆਇਓ ਸਮਾਂ ਪਾ ਕੇ ਮੌਕਾ ਪਾ ਕੇ ਇੱਕ ਵਾਰੀ ਗੁਰੂ ਅਮਰਦਾਸ ਸਾਹਿਬ ਦੀ ਪੁਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਈ ਗਿਆ ਹੈ ਥਿਰਿਓ ਪਾਰ ਪਰ ਪੂਛ ਪਠਾਇਓ ਤੇ ਬਾਹਰਲੇ ਦਰਵਾਜ਼ੇ ਉੱਪਰ ਖੜੋਤਾ ਹੈ ਪੁੱਛਣ ਲਈ ਭੇਜਿਆ ਕੋਈ ਸਿੱਖ ਸੇਵਕ ਵੀ ਮਹਾਰਾ ਮੈਂ ਦਰਸ਼ਨ ਕਰਨੇ ਹਨ ਸੁਣ ਸ੍ਰੀ ਅਮਰ ਨੇਮ ਨਿਜ ਭਾਖਿਓ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਤੇ ਆਪਣਾ ਜਿਹੜਾ ਨਿਯਮ ਹੈ ਵੀ ਕਹਿ ਦਿੱਤਾ ਪਹਿਲੇ ਪੰਗਤ ਪਾਤਸ਼ਾਹ ਸੰਗਤ ਪਹਿਲੇ ਪੰਗਤ ਵਿੱਚ ਬਹਿ ਕੇ ਭੋਜਨ ਛਕ ਫਿਰ ਵੀ ਸੰਗਤ ਵਿੱਚ ਆ ਕੇ ਬੈਠ ਦਰਸ਼ਨ ਕਰ ਨੇਮ ਕਹਿ ਦਿੱਤਾ ਜੇ ਮਨ ਤੁਵ ਦਰਸ਼ਨ ਅਬ ਲਾਖਿਓ ਕਹਿ ਲਗੇ ਵੀ ਸਿੱਖਾ ਉਸਨੂੰ ਕਹਿ ਦੇ ਜੇ ਕਰਕੇ ਵੀ ਤੇਰਾ ਮਨ ਦਰਸ਼ਨ ਨੂੰ ਚਾਹੁੰਦਾ ਹੈ ਚਾਹਵਾਨ ਹੈ ਕਰਹੋ ਦੇਗ ਤੇ ਭੋਜਨ ਜਾਏ ਪਹਿਲਾਂ ਜਾ ਕੇ ਗੁਰੂ ਕੇ ਲੰਗਰ ਦੇ ਵਿੱਚੋਂ ਭੋਜਨ ਛਕ ਲੈਣਾ ਕਰ ਹੋਹੇ ਤ੍ਰਿਪਤ ਪੁਨ ਹਮ ਢਿੱਗ ਆ ਚੰਗੀ ਤਰ੍ਹਾਂ ਤ੍ਰਿਪਤ ਹੋ ਕੇ ਫਿਰ ਸਾਡੇ ਕੋਲ ਆ ਜਾਇਆ ਮਾਈ ਦਾਸ ਸੁਨਤ ਸੰਦੇਹੇ ਇਸ ਤਰ੍ਹਾਂ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ ਹੈ ਸਿੱਖ ਰਾਹੀਂ ਸੁਣ ਕੇ ਮਾਈ ਦਾਸ ਕਰਮ ਕਾਂਡੀ ਦੇ ਮਨ ਵਿੱਚ ਸੰਸਾ ਹੋਇਆ ਬਿਨ ਸੰਜਮ ਤੇ ਇਨਕੇ ਗ੍ਰਹਿ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਗੁਰੂ ਕੇ ਲੰਗਰ ਵਿੱਚੋਂ ਜਿਹੜਾ ਭੋਜਨ ਹੈ ਉਹ ਬਿਨਾਂ ਸੁੱਚ ਸੰਜਮ ਤੋਂ ਬਣਦਾ ਹੋਊਗਾ ਜਿਵੇਂ ਮੈਂ ਬਣਾਉਣਾ ਹਾਂ ਨਾ ਇਉਂ ਨਹੀਂ ਬਣਦਾ ਹੋਣਾ ਹੈ ਹੋਤ ਆਹਾਰ ਅਚੋ ਨਹ ਐਸੇ ਇਸ ਤਰ੍ਹਾਂ ਦੇ ਗੁਰੂ ਕੇ ਲੰਗਰ ਵਿੱਚ ਕਹਿੰਦੇ ਭੋਜਨ ਤਿਆਰ ਹੁੰਦਾ ਬਹੁਤੇ ਲੋਕ ਲੱਗਦੇ ਨੇ ਮੈਂ ਤਾਂ ਇਸ ਤਰ੍ਹਾਂ ਛਕਦਾ ਨੀ ਬਹੁਤਿਆਂ ਦੇ ਹੱਥਾਂ ਦਾ ਬਣਿਆ ਹੋਇਆ ਮੇਰੀ ਕਿਰਿਆ ਰਹਿ ਸੁੱਚ ਜੈਸੇ ਇਹ ਤਾਂ ਕਿਰਿਆ ਦੀ ਕਿਰਿਆ ਇਹੋ ਜੀ ਹੈ ਜਿਸ ਤਰ੍ਹਾਂ ਬਹੁਤ ਪਵਿੱਤਰਤਾ ਸਹਿਤ ਰਹਿਣਾ ਸੋ ਵਿਧ ਕਰਨੀ ਅਬ ਬਨ ਆਵੇ ਬਈ ਉਹ ਜਿਹੜੀ ਵਿਧੀ ਆ ਮੈਨੂੰ ਕਰਨੀ ਹੀ ਬਣਿਆਉਂਦੀ ਹੈ ਸੁੱਚ ਬਿਨ ਦਰਸ਼ਨ ਕਿਆ ਫਲ ਪਾਵੇ ਤਾਂ ਮੂੰਹ ਜਿਹਾ ਚੱਕ ਲੈਂਦਾ ਮੈਨੂੰ ਕਈ ਵਾਰੀ ਕਿਹਾ ਵੀ ਤੂੰ ਠੀਕ ਰੱਖਿਆ ਉਹ ਕਰਦਾ ਤਾਂ ਆਪ ਉਹਨੇ ਮੋਰ ਐਂ ਕਰੀ ਜਾਓ ਉਹਨੂੰ ਰੁੱਤਾ ਜਾਂ ਥੱਲੇ ਨੂੰ ਸਿੱਟ ਲੈਂਦਾ ਉਹ ਤਾਂ ਚੱਕ ਦਿੰਦਾ ਸੁਚ ਬਿਨ ਦਰਸ਼ਨ ਕਿਆ ਫਲ ਪਾਵੇ। ਦਰਸ਼ਨ ਕਹਿੰਦੇ ਪਵਿੱਤਰਤਾ ਰੱਖੇ ਤੋਂ ਬਗੈਰ ਦਰਸ਼ਨਾਂ ਦਾ ਮੈਂ ਕੀ ਫਲ ਪਾਵਾਂਗਾ। ਚਿਤਵਤ ਰਹਿਓ ਚਿੰਤ ਚਿਤ ਖਰਿਓ। ਇਸ ਤਰ੍ਹਾਂ ਕਹਿੰਦੇ ਖੜੋਤਾ ਹੋਇਆ ਚਿਤ ਵਿੱਚ ਚਿੰਤਾ ਕਰਕੇ ਚਿਤਦਾ ਰਿਹਾ ਸੋਚਦਾ ਰਿਹਾ ਹੈ। ਬਹੁਤ ਦੇਰ ਮੈਂ ਨਿਸ਼ਚੈ ਕਰਿਓ। ਬਹੁਤੀ ਦੇਰ ਤੋਂ ਬਾਅਦ ਫਿਰ ਇਸ ਤਰ੍ਹਾਂ ਦਾ ਨਿਸ਼ਚਾ ਜਿਹਾ ਕਰ ਲਿਆ, ਯਕੀਨ ਕਰ ਲਿਆ, ਤਸੱਲੀ ਕਰ ਲਈ ਹੈ। ਬਿਨਾ ਅਚੇ ਨਹਿ ਦਰਸ਼ਨ ਹੇਤ ਦੇਤ। ਬਿਨਾ ਗੁਰੂ ਕੇ ਲੰਗਰ ਵੀ ਭੋਜਨ ਛਕੇ ਤੋਂ ਬਗੈਰ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਨਹੀਂ ਦਿੰਦੇ ਹਨ। ਜੇ ਅਚ ਲਿਓ ਧਰਮ ਬਿਗਰੇਤ। ਮੈਂ ਹੁਣ ਗੁਰੂ ਕੇ ਲੰਗਰ ਵਿੱਚੋਂ ਛਕ ਲੈਂਦਾ, ਮੇਰਾ ਜਿਹੜਾ ਧਰਮ ਹੈ ਨਿਜਮ ਹੈ, ਉਹ ਕਹਿੰਦੇ ਬਿਗੜਦਾ, ਉਹ ਖਤਮ ਹੁੰਦਾ ਹੈ। ਜਾਂ ਤੇ ਨਾਹਨ ਦਰਸ਼ਨ ਕਰਿਆ। ਇਸੇ ਕਰਕੇ ਮੈਂ ਬਈ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਣ ਦਰਸ਼ਨ ਨਾ ਹੀ ਕਰਾਂ। ਸੰਜਮ ਸਹਿਤ ਅਚੋ ਪ੍ਰਣ ਧਾਰ ਕਿ ਮੈਂ ਪ੍ਰਣ ਰੱਖ ਰਿਹਾ ਵੀ ਮੈਂ ਤਾਂ ਬੜੀ ਪਵਿੱਤਰਤਾ ਨਾਲ ਲੱਕੜਾਂ ਧੋ ਕੇ ਆਪਣੇ ਹੱਥੀ ਚੁੱਲਾ ਪੱਟ ਕੇ ਤੇ ਆਪਣੇ ਹੱਥਾਂ ਨਾਲ ਹੀ ਬਣਾ ਕੇ ਛਕਦਾ ਹਾਂ। ਬਿਨ ਦਰਸ਼ਨ ਤਬ ਫਿਰ ਕਰ ਗਏ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਤੋਂ ਬਗੈਰ ਜੇ ਫਿਰ ਗਿਆ, ਮੁੜ ਗਿਆ, ਵਾਪਸ ਹੋ ਗਿਆ। ਇਸ ਦਿਨ ਮਨ ਮੋਹ ਸੰਸਾ ਭਾਇਓ। ਰਾਹ ਦਿਨ ਦੇ ਮਨ ਦੇ ਵਿੱਚ ਬੜਾ ਭਾਰੀ ਇਹਦੇ ਸੰਸਾ ਵੀ ਹੋਇਆ ਆ ਹੈ। ਨਰ ਮਹਾਤਮਾ ਅਜਮਤ ਭਰੇ। ਗੁਰੂ ਅਮਰਦਾਸ ਸਾਹਿਬ ਜੀ ਮਹਾ ਬੜੇ ਵੱਡੇ ਮਹਾਤਮਾ ਪੁਰਸ਼ ਹੀ ਸ਼ਕਤੀਆਂ ਨਾਲ ਭਰੇ ਹੋਏ ਸੀ। ਤਿਨਕੇ ਦਰਸ਼ਨ ਮੈਂ ਨਹਿ ਕਰੇ। ਮੈਂ ਕਿਹੋ ਜਿਹਾ ਹਾਂ, ਕਹਿੰਦੇ ਉਹਨਾਂ ਦੇ ਮੈਂ ਦਰਸ਼ਨ ਨਹੀਂ ਕੀਤੇ ਹਨ। ਲੋਕ ਸਹਿ ਕਰੇ ਨਿਹਾਲ। ਲੋਕ ਸਹਿ ਕਰੇ ਨਿਹਾਲ। ਇਸ ਤਰ੍ਹਾਂ ਕਹਿੰਦੇ ਸੈਂਕੜਿਆਂ ਦੀ ਤਾਦਾਦ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਲੋਕ ਜਿਹੜੇ ਨਿਹਾਲੋ ਨਿਹਾਲ ਕਰ ਦਿੱਤੇ। ਭਏ ਸਿੱਧ ਮਿਲਕੇ ਤਿੰਨ ਨਾਲ। ਉਹਨਾਂ ਦੇ ਨਾਲ ਮਿਲਜਰ ਕੇ ਬੜੀਆਂ ਸਿੱਧੀਆਂ ਦੇ ਸਹਿਤ ਹੋ ਗਏ ਹਨ, ਬੜੀਆਂ ਸ਼ਕਤੀਆਂ ਵਾਲੇ ਹੋ ਗਏ। ਕਿਸ ਕੁਕਰਮ ਨੇ ਮੁਝ ਕੋ ਪ੍ਰੇਰਾ। ਪਿਛਲੇ ਜਨਮ ਦਾ ਖੋਟਾ ਕਰਮ ਕੀਤਾ ਜਿਹਨੇ ਮੈਨੂੰ ਇਸ ਪਾਸੇ ਪ੍ਰੇਰ ਦਿੱਤਾ, ਦਰਸ਼ਨ ਨਹੀਂ ਕਰਨ ਦਿੱਤੇ। ਜਿਸ ਤੇ ਮਹਾਂਪੁਰਖ ਨਹਿ ਹੇਰਾ। ਖੋਟੇ ਕਰਮ ਦੇ ਕਰਕੇ ਜਿਹੜੇ ਮਹਾਂਪੁਰਖ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਰਮੇਸ਼ਰ ਰੂਪ, ਉਹਨਾਂ ਦੇ ਮੈਂ ਦਰਸ਼ਨ ਨਹੀਂ ਕਰ ਸਕਿਆ ਹਾਂ। ਭਇਓ ਉਦਾਸ ਨਾ ਮਨ ਠਹਿਰਿਓ ਥਾਨ। ਭਇਓ ਉਦਾਸ ਨਾ ਠਹਿਰਿਓ ਥਾਨ। ਕਹਿੰਦੇ ਬਹੁਤਾ ਉਪਰਾਮ ਜਿਹਾ ਹੋ ਗਿਆ, ਫਿਰ ਗੋਇੰਦਵਾਲ ਸਾਹਿਬ ਵੱਲ ਬੁਲੇ ਸਥਾਨ ਤੇ ਟਿਕਿਆ ਨਹੀਂ। ਚਲੋ ਦੁਆਰਕਾ ਮਨ ਅਸਥਾਨ। ਮਨ ਦੇ ਵਿੱਚ ਐਸਾ ਧਾਰਿਆ ਵੀ ਹੁਣ ਮੈਂ ਦੁਆਰਕਾ ਪੁਰੀ ਚਲੇ ਜਾਵਾਂ। ਪ੍ਰਾਸ ਚਿਤ ਤਬ ਉਤਰਹਿ ਮੇਰਾ। ਫਿਰ ਜਿਹੜਾ ਮੈਂ ਇਹ ਪਾਪ ਕਰ ਬੈਠਾ ਹਾਂ ਨਾ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹਨ, ਇਹ ਮੇਰਾ ਜਿਹੜਾ ਹੈ ਨਾ ਉਹ ਪਾਪ ਲੈ ਜਾਏਗਾ, ਜਾਂ ਜਿਹੜਾ ਮੇਰੇ ਮਨ ਵਿੱਚ ਪ੍ਰਾਸ਼ਤ ਕੀ ਪਛੋਤਾਵਾ ਹੈ ਇਹ ਖਤਮ ਹੋ ਜਾਏਗਾ। ਚੱਲ ਦੁਆਰਕਾ ਹਰ ਲਿਓ ਹੀਰਾ। ਕਿਉਂਕਿ ਗੁਰੂ ਅਮਰਦਾਸ ਸਾਹਿਬ ਦੇ ਤਾਂ ਹੁਣ ਮੈਂ ਦਰਸ਼ਨ ਨਹੀਂ ਕਰ ਸਕਿਆ, ਜਿਸ ਕਰਕੇ ਪਛੋਤਾਵਾ ਹੈ, ਤੇ ਦੁਆਰਕਾ ਪੁਰੀ ਚੱਲ ਕੇ ਮੈਂ ਭਗਵਾਨ ਦੇ ਉੱਥੇ ਮੈਂ ਦਰਸ਼ਨ ਕਰ ਲਵਾਂ, ਉਹਨਾਂ ਨੂੰ ਤੱਕ ਲਵਾਂ। ਅਤ ਚਿਤ ਪ੍ਰੇਮ ਭਇਓ ਚੱਲ ਪਰਿਓ। ਚਿਤ ਵਿੱਚ ਬਹੁਤਾ ਪ੍ਰੇਮ ਪਿਆਰ ਹੋਇਆ ਹੈ ਤੇ ਦੁਆਰਕਾ ਪੁਰੀ ਵੱਲ ਨੂੰ ਇਹ ਚੱਲ ਪਿਆ ਹੈ। ਥਿਰਿਓ ਨਾ ਹਰ ਹਰ ਨਾਮ ਸੋ ਰਿਓ। ਕਿਤੇ ਨੀ ਇਹ ਠਹਿਰਿਆ ਟਿਕਿਆ ਹੈ, ਹਰੇ ਕ੍ਰਿਸ਼ਨ ਬਸ ਇਉਂ ਹੀ ਨਾਮ ਉਚਾਰਨ ਕਰਦਾ ਜਾ ਰਿਹਾ ਹੈ। ਇੱਛਾ ਅਪਰ ਨਹੀਂ ਮਨ ਲਿਆਵੇ। ਮਨ ਦੇ ਵਿੱਚ ਹੋਰ ਤਰ੍ਹਾਂ ਤਰ੍ਹਾਂ ਦੀ ਕੋਈ ਇੱਛਾ ਨਹੀਂ ਇਹ ਲਿਆ ਰਿਹਾ ਹੈ। ਕਰਤ ਭਗਤ ਦਰਸ਼ਨ ਦਿਖਰਾਵੇ। ਇੱਛਾ ਰੱਖ ਕੇ ਭਗਤੀ ਕਰ ਰਿਹਾ ਵੀ ਭਗਵਾਨ ਦੁਆਰਕਾ ਪੁਰੀ ਵਿੱਚ ਮੈਨੂੰ ਆਪਣੇ ਦਰਸ਼ਨ ਦਿਖਾ ਦੇਣ, ਬਖਸ਼ ਦੇਣ। ਜਾਏ ਕ੍ਰਿਸ਼ਨ ਕੋ ਹੇਰਨ ਕਰਾਂ। ਸ਼ਾਤੀ ਬੈਰਵੇ ਦੁਆਰ ਖਾਪਰੀ ਵਿੱਚ ਜਾ ਕੇ ਭਗਵਾਨ ਕ੍ਰਿਸ਼ਨ ਜੀ ਨੂੰ ਮੈਂ ਤੱਕਣਾ ਕਰਾਂ। ਪੁਰ ਦੁਆਰਕਾ ਮੈਂ ਹਿਤ ਧਾਰਾਂ, ਇਸ ਤਰ੍ਹਾਂ ਦੁਆਰਕਾ ਪੁਰੀ ਵਿੱਚ ਹੀ ਫਿਰ ਉੱਥੇ ਹੀ ਮੈਂ ਪ੍ਰੇਮ ਧਾਰਾਂ ਵੀ ਉੱਥੇ ਹੀ ਰਹਿ ਪਵਾਂ ਦਰਸ਼ਨ ਕਰਦਾ ਹੋਇਆ। ਭਇਓ ਪ੍ਰੇਮ ਕਰ ਆਤਮਸਤਾਨਾ, ਇਸ ਤਰ੍ਹਾਂ ਕਹਿੰਦੇ ਪ੍ਰੇਮ ਕਰਕੇ ਬਹੁਤਾ ਮਸਤਾਨਾ ਜਿਹਾ ਹੋ ਗਿਆ ਹੈ। ਦਿਨ ਪ੍ਰਤ ਕਰ ਤੋ ਜਾਤ ਪਿਆਨਾ, ਹਮੇਸ਼ਾ ਅੱਗੇ ਤੋਂ ਅੱਗੇ ਕਹਿੰਦੇ ਚੱਲਦਾ ਜਾਂਦਾ ਹੈ। ਦਿਸ਼ਾ ਦੁਆਰਕਾ ਹੋਤ ਆਨੰਦਾ, ਜਿਵੇਂ ਦੁਆਰਕਾ ਦੀ ਤਰਫ ਨੂੰ ਚੱਲਦਾ ਨੇੜੇ ਆਉਂਦੀ ਹੈ, ਤਿਵੇਂ ਤਿਵੇਂ ਬੜਾ ਭਾਰੀ ਆਨੰਦ ਖੁਸ਼ ਹੁੰਦਾ ਹੈ। ਕਰਾਂ ਦਰਸ ਮੈਂ ਮਗ ਗਮਨ ਬਿਲੰਦਾ, ਕਹਿੰਦੇ ਜ਼ਿਆਦਾ ਚੱਲਦਾ ਵੀ ਛੇਤੀ ਜਾ ਕੇ ਮੈਂ ਹੁਣ ਭਗਵਾਨ ਦੇ ਦਰਸ਼ਨ ਕਰਾਂਗਾ। ਨਿਕਟ ਦੁਆਰਕਾ ਪਹੁੰਚਿਓ ਜਾਈ, ਚੱਲਦਾ ਚਲਾਂਦਾ ਜਿਹੜੀ ਦੁਆਰਕਾ ਪੁਰੀ ਦੇ ਨੇੜੇ ਜਾਈ ਪਹੁੰਚਿਆ ਹੈ। ਤਿਥ ਇਕਾਦਸ਼ੀ ਮਗ ਮਹਿ ਆਈ, ਥੋੜਾ ਜਿਹਾ ਰਸਤਾ ਬਾਕੀ ਰਹਿ ਗਿਆ ਸੀ, ਰਸਤੇ ਵਿੱਚ ਕਹਿੰਦੇ ਇਕਾਦਸ਼ੀ ਥਿਤ ਦਾ ਦਿਨ ਆ ਗਿਆ, ਇਕਾਦਸ਼ੀ ਥਿਤ ਆ ਗਈ ਹੈ। ਬਨ ਦੀਰਗ ਦਾਰਨ ਤਿਸ ਥਾਨਾ, ਜਿੱਥੇ ਰਸਤੇ ਵਿੱਚ ਆ ਰਿਹਾ ਸੀ ਕਹਿੰਦੇ ਉੱਥੇ ਬੜਾ ਸੰਘੜਾ ਤੇ ਭਿਆਨਕ ਹੀ ਜੰਗਲ ਹੈ ਸੀ। ਜਹ ਸਮੀਪ ਨਰ ਦਿਖ ਹੈ ਨਾ ਆਨਾ, ਜਿੱਥੇ ਸੰਘੜੇ ਭਿਆਨਕ ਜੰਗਲ ਦੇ ਵਿੱਚ ਹੋਰ ਕੋਈ ਪੁਰਸ਼ ਦਿਸਦਾ ਹੀ ਨਹੀਂ ਸੀ ਨੇੜੇ ਤੇੜੇ। ਘਟਾ ਵੱਡੀ ਤਿਸ ਦਿਨ ਉਮਡਾਈ, ਕਹਿੰਦੇ ਜਦੋਂ ਇਹ ਸੰਘੜੇ ਜੰਗਲ ਵਿੱਚ ਜੇ ਆ ਗਿਆ ਹੈ ਤੇ ਅਕਾਸ਼ੀ ਥਿਤ ਆ ਗਈ ਹੈ, ਬੜੀ ਸੰਘਣੀ ਜੀ ਜਿਹੜੀ ਘਟਾ ਬੱਦਲ ਦੀ ਉਹ ਉਮੜਾਈ ਹੈ, ਜਾਣੀ ਆਕਾਸ਼ ਦੇ ਵੱਲੋਂ ਆਕਾਸ਼ ਤੋਂ ਹੇਠਾਂ ਨੂੰ ਆਈ ਹੈ, ਓਰੜ ਕੇ ਆਈ ਝੁੱਕ ਕੇ ਆਈ ਹੈ। ਵਾਯੂ ਬਹੀ ਬਹੁਤ ਬਲ ਪਾਈ, ਬੜਾ ਤਕੜਾ ਬਲ ਪਾ ਕੇ ਹਵਾ ਜੀ ਵਗੀ, ਤਿੱਖੀ ਹਵਾ ਜੀ ਹਨੇਰੀ ਵਾਂਗੂ ਚੱਲ ਪਈ ਹੈ। ਦਾਮਨ ਦਮਕਤ ਕਰਕਤ ਭਾਰੀ, ਇਸ ਤਰ੍ਹਾਂ ਬੱਦਲਾਂ ਵਿੱਚੋਂ ਬਿਜਲੀ ਦਮ ਕਰੀ ਹੈ ਤੇ ਬੜੀ ਕੜਕਰੀ ਕੜਕ ਰਹੀ ਹੈ। ਕਾਰੀ ਘਟਾ ਬਰਖਤੀ ਬਾਰੀ, ਕਾਲੀ ਬੱਦਲ ਦੀ ਘਟਾ ਹੈ ਤੇ ਪਾਣੀ ਬਰਸ ਰਹੀ ਬਰਸਾ ਰਹੀ ਹੈ। ਤਿਸ ਬਨ ਮਹਿ ਬ੍ਰਤ ਰਾਖਨ ਕਰੇ, ਉਹ ਜਿਹੜਾ ਸੰਘੜਾ ਜਾ ਜੰਗਲ ਸੀ ਉਹਦੇ ਵਿੱਚ ਇਹਨੇ ਕਾਲਸੀ ਦਾ ਵਰਤ ਰੱਖ ਲੈਣਾ ਕੀਤਾ। ਚੱਲਿਓ ਜਾਤ ਵਿਆਕੁਲਤਾ ਧਰੇ, ਫਿਰ ਵੀ ਕਹਿੰਦੇ ਉਹ ਸੰਘਣੇ ਜਨ ਵਿੱਚ ਵਰਤ ਦਾ ਧਾਰ ਕੇ ਚਲੇ ਜਾਂਦਾ, ਵਿਆਕੁਲਤਾ ਜੀ ਕਾਲਾ ਪੁਣਾ ਜਾ ਧਾਰਨ ਕਰ ਰਿਹਾ। ਨਹਿ ਫੁੱਲ ਹਾਰ ਹੱਥ ਕਿਤ ਆਵਾ, ਰਸਤੇ ਜਾਂਦਿਆਂ ਹੁੰਦਿਆਂ ਕਿਤੇ ਫਲਦਾ ਜਿਹੜਾ ਭੋਜਨ ਵੀ ਹੱਥ ਵਿੱਚ ਨਹੀਂ, ਕੋਈ ਫਲ ਫਰੂਟ ਵੀ ਛਕਣ ਵਾਸਤੇ ਨਹੀਂ ਮਿਲਿਆ। ਨਿਰਜਲ ਹੀ ਹੱਠ ਕੀਨ ਰਹਾਵਾ, ਕਹਿੰਦੇ ਹੱਠ ਕਰਕੇ ਪਾਣੀ ਪੀਤੇ ਬਗੈਰ ਹੀ ਰਹਿ ਪਿਆ, ਪਾਣੀ ਵੀ ਨਹੀਂ ਪੀਤਾ, ਫਲਦਾ ਕੀ ਖਾਣਾ ਹੈ। ਭਇਓ ਸੀਤ ਬਰਖਾ ਤੇ ਕੰਪਤ, ਜਦੋਂ ਬਰਖ ਸੀਤ ਹੋ ਗਈ ਠੰਡ ਹੋ ਗਈ ਹੈ ਬਰਖਾ ਕਰਕੇ ਤੇ ਬੜਾ ਹੀ ਕੰਬ ਰਿਹਾ ਠੰਡ ਨਾਲ। ਨਿਕਟ ਨਾ ਮਾਨਵ ਕੋ ਬਬਾਜ ਜੰਪਤ, ਨੇੜੇ ਕੋਈ ਮਨੁੱਖ ਜਿਹੜਾ ਹੈ ਕੋਈ ਬਚਨ ਨਹੀਂ ਜੰਪਤ ਕੀ ਬੋਲਦਾ ਚੱਲਦਾ ਹੈ ਦਿਸਦਾ। ਇਤ ਉਤ ਖੋਜਤ ਹਾਰ ਪਰਿਓ ਹੈ, ਕਿਸੇ ਮਨੁੱਖ ਨੂੰ ਕਹਿੰਦੇ ਲੱਭਣ ਵਾਸਤੇ ਇਧਰ ਉਧਰ ਢੂੰਡਦਾ ਹਮ ਪਿਆ, ਥਾਨ ਨਾ ਪਾਇਓ ਨਹੀਂ ਥਿਰਿਓ ਹੈ। ਚਲੋ ਕੋਈ ਮਨੁੱਖ ਇੱਥੇ ਜੰਗਲ ਵਿੱਚ ਰਹਿੰਦਾ ਹੋਏ ਕੁੱਲੂ ਛੰਨ ਪਾ ਕੇ ਉੱਥੇ ਆਪਾਂ ਰਹਿ ਪਵਾਂਗੇ, ਕਹਿੰਦੇ ਥਾਂ ਨਹੀਂ ਕੋਈ ਪਾਇਆ ਹੈ ਤੇ ਜੋ ਥਾਂ ਨਹੀਂ ਲੱਭਿਆ ਤੇ ਟਿਕਿਆ ਵੀ ਹੈ ਨਹੀਂ ਇਹ ਕਿਤੇ। ਉਨ ਵਿਆਕੁਲ ਬਰਖਾ ਤੇ ਭਇਓ, ਉਤਰੋਂ ਜਿਹੜੀ ਬਾਰਖ ਬੜੀ ਹੋ ਰਹੀ ਉਹਦੇ ਕੋਲ ਬਹੁਤ ਹੀ ਵਿਆਕੁਲ ਜਿਹਾ ਹੋ ਗਿਆ ਘਬਰਾ ਗਿਆ ਹੈ। ਸੁਦਾ ਬਹੁਤ ਫੁੱਲ ਹਾਰ ਨਾ ਪਾਇਓ, ਭੁੱਖ ਬੜੀ ਲੱਗੀ ਹੋਈ ਹੈ ਕੋਈ ਫਲ ਦਾ ਭੋਜਨ ਵੀ ਇਹਨੇ ਪਾਇਆ ਨਹੀਂ ਛਕਿਆ ਨਹੀਂ ਹੈ। ਸੰਗਨ ਤਿਮਰ ਹੋਈ ਜਪ ਜਾਮਨ, ਕਹਿੰਦੇ ਜਿਹੜੀ ਰਾਤ ਹੈ ਬੜੀ ਸੰਘਣੇ ਹਨੇਰੇ ਵਾਲੀ ਹੋ ਗਈ ਹੈ, ਕਾੜਾ ਹਨੇਰਾ ਜਾ ਹੋਇਆ ਆਇਆ, ਠੌਰ ਨਾ ਪ੍ਰਾਪਤ ਭਾ ਬਿਸਰਾਮਨ, ਹਾਂ ਕਹਿੰਦੇ ਬਿਸਰਾਮ ਵਾਸਤੇ ਕੋਈ ਜਗ੍ਹਾ ਨਹੀਂ ਪ੍ਰਾਪਤ ਹੋਈ, ਜਿਸ ਕੀ ਆਰਾਮ ਨਹੀਂ ਹੋ ਸਕਿਆ ਹੈ। ਚਲਬੇ ਤੇ ਇੱਕ ਥਲ ਥਿਰ ਹੋਵਾ, ਚੱਲਣ ਵੱਲੋਂ ਕਰਕੇ ਚੱਲਦਾ ਚੱਲਦਾ ਇੱਕ ਥਾਂ ਤੇ ਕਹਿੰਦੇ ਥਾਂ ਜਾ ਦੇਖ ਕੇ ਇਸਤਤ ਹੋ ਗਿਆ ਹੈ। ਖੋਖਰ ਸਹਿਤ ਬ੍ਰਿਛ ਇੱਕ ਜੋਵਾ, ਕਹਿੰਦੇ ਇੱਕ ਬ੍ਰਿਛ ਦਾ ਦੇਖਿਆ, ਕਹਿੰਦੇ ਉਹ ਪੋਲ ਸਹਿਤ ਵਿੱਚੋਂ, ਖਰੇ ਹੋਣ ਕੋ ਤਿਸ ਮਹਿਥਾਨ, ਜਿਹੜਾ ਦਰਖਤ ਜਾ ਉਹਦੇ ਵਿੱਚ ਪੋਲ ਜਾ ਹੈ, ਖੜੇ ਹੋਣ ਵਾਸਤੇ ਵੀ ਉਹਦੇ ਵਿੱਚ ਹੈਗਾ ਅਸਥਾਨ ਸੀ। ਬੈਠਣ ਪੌੜਨ ਕੋ ਨਹਿ ਜਾਣ, ਇਸ ਤਰ੍ਹਾਂ ਕਹਿੰਦੇ ਬੈਠਣ ਦਾ ਜਾਂ ਲਿਟਣ ਦਾ ਥਾਂ ਨਹੀਂ ਜਾਣਿਆ ਜਾਂਦਾ ਸੀ, ਸਿਰਫ ਖੜਨ ਦਾ ਉਹ ਥਾਂ ਜਾ ਹੈਗਾ ਸੀ। ਤਿਸ ਮਹਿ ਪਰਵਿਰਸ਼ਿਓ ਠਾਡਾ ਭਇਓ, ਆਹ ਜਿਹੜਾ ਦਰਖਤ ਦੇ ਵਿੱਚ ਪੋਲ ਜਿਹਾ ਪਿਆ ਹੋਇਆ ਨਾ, ਉਹਦੇ ਵਿੱਚ ਖੜਾ ਹੋ ਗਿਆ, ਉਹਦੇ ਵਿੱਚ ਪ੍ਰਵੇਸ਼ ਹੋ ਕੇ ਵੜ ਕੇ ਖੜਾ ਹੋ ਗਿਆ। ਸਿਮਰਨ ਕ੍ਰਿਸ਼ਨ ਕ੍ਰਿਸ਼ਨ ਮੁਖ ਲਇਓ, ਮੁਖ ਤੋਂ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ ਹੀ ਲੈ ਰਿਹਾ, ਉਚਾਰਨ ਕਰ ਰਿਹਾ ਹੈ। ਸਗਰੀ ਜਾਮਨ ਖਰੇ ਬਿਤਾਈ, ਇਸ ਤਰ੍ਹਾਂ ਮਾਈ ਦਾਸ ਵੈਸ਼ਨੋ ਨੇ ਕਿ ਸਾਰੀ ਰਾਤ ਖੜਿਆਂ ਖੜੋਤਾਂ ਹੀ ਲੰਘਾਈ ਬਿਤਾਈ। ਬਹਰੋ ਤਹਿ ਪ੍ਰਭਾਤ ਹੋਏ ਆਈ, ਬਹਰੋ ਤਹਿ ਪ੍ਰਭਾਤ ਹੋਈ, ਉੱਥੇ ਕਹਿੰਦੇ ਖੜਿਆਂ ਖੜੋਤਿਆਂ ਫਿਰ ਸਵੇਰ ਹੋਏ ਆਈ ਹੈ। ਕ੍ਰਿਸ਼ਨ ਪ੍ਰੀਤ ਇੱਕ ਆਸਨ ਔਰੀ, ਫਿਰ ਵੀ ਕਹਿੰਦੇ ਕ੍ਰਿਸ਼ਨ ਦੇ ਵਿੱਚ ਹੀ ਇਹਦੀ ਚੱਦੀ ਪ੍ਰੀਤੀ ਹੈ, ਇੱਕ ਆਸ ਨਾ ਔਰੀ, ਹੋਰ ਕੋਈ ਆਸਾ ਹੈ ਨਹੀਂ ਹੈ। ਦੁਤਿਆਨ ਦੀਖਤ ਕੋ ਤਿਸ ਠੌਰੀ, ਦੂਸਰਾ ਉੱਤੇ ਕੋਈ ਨੇੜੇ ਤੇਰੇ ਹੋਰ ਦੇਸੀ ਨਹੀਂ ਰਿਹਾ ਹੈ। ਦਿਵਸ ਦਵਾਦਸੀ ਕੇ ਚਿਤਵੰਤਾ, ਹਾਂ ਕਹਿੰਦੇ ਦਵਾਦਸੀ ਦਾ ਦਿਨ ਆਇਆ ਹੈ, ਫੇਰ ਸੋਚਦਾ ਚਿਤਵਦਾ ਹੈ। ਬਰਤ ਉਪਾਰਨ ਬਿਦ ਨਾਲ ਹੰਤਾ, ਆਪਾਂ ਹੁਣ ਬਰਤ ਖੋਲ ਲਈਏ, ਕੋਈ ਵੀ ਤਰੀਕਾ ਨਹੀਂ ਲੱਗਦਾ, ਕੋਈ ਢੰਗ ਨਹੀਂ ਲੱਭਦਾ ਹੈ। ਕ੍ਰਿਸ਼ਨ ਕ੍ਰਿਸ਼ਨ ਆਧਾਰ ਆਰਾਧਿਤ ਖਰਿਓ, ਪਰ ਫੇਰ ਵੀ ਉਹ ਕਹਿੰਦੇ ਦਰਖਤ ਦੇ ਪੋਲ ਦੇ ਵਿੱਚ ਖੜੋਤਾ ਹੋਇਆ, ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਹਰੇ ਆਰਾਧੀ ਜਾਂਦਾ ਹੈ। ਏਕ ਪ੍ਰੇਮ ਮਹਿ ਮਨ ਰਹਿ ਥਿਰਿਓ, ਭਗਵਾਨ ਦੇ ਪ੍ਰੇਮ ਦੇ ਵਿੱਚ ਹੀ ਮਨ ਦਾ ਟਿਕ ਰਿਹਾ ਹੈ। ਭਗਤ ਵਛਲ ਪ੍ਰਭ ਦੀਨ ਕਿਰਪਾਲਾ, ਇਧਰ ਜਿਹੜੇ ਭਗਵਾਨ ਭਗਤਾਂ ਦੇ ਵਛਲ ਪਿਆਰੇ ਹਨ, ਦੀਨਾ ਤੇ ਕਿਰਪਾਲਤਾ ਕਰਨ ਵਾਲੇ, ਜਾਣਿਓ ਜਾਗਿਓ ਪ੍ਰੇਮ ਵਿਸਾਲਾ, ਜਾਣ ਲਿਆ ਭਗਵਾਨ ਕ੍ਰਿਸ਼ਨ ਨੇ ਵੀ ਇਹ ਜਿਹੜਾ ਮਾਈ ਦਾਸ ਦੇ ਅੰਦਰ ਤਾਂ ਬਹੁਤਾ ਪ੍ਰੇਮ ਪਿਆਰ ਜਾਗ ਆਇਆ ਹੈ। ਮੋਹ ਬਿਨ ਇਸਕੇ ਆਸ ਨਾ ਮੇਰੇ ਤੋਂ ਬਗੈਰ ਦੇ ਮਨ ਦੇ ਵਿੱਚ ਕਹਿੰਦੇ ਹੋਰ ਕੋਈ ਆਸਾ ਹੈ ਨਹੀਂ ਹੈ। ਕਾਨਨ ਘੋਰ ਵਿਖੇ ਅਸ ਠੌਰ, ਇਹ ਜਿਹੜਾ ਜੰਗਲ ਬੜਾ ਭਿਆਨਕ ਹੈ, ਸੀ ਇਹ ਜਗ੍ਹਾ ਹੈ। ਆਪਣੋ ਜਨ ਜਾਣਿਓ ਯੁੱਧ ਪ੍ਰੇਮਾ ਪ੍ਰੇਮ, ਇਸ ਕਰਕੇ ਭਗਵਾਨ ਨੇ ਆਪਣਾ ਜਿਹੜਾ ਸੇਵਕ ਹੈ ਬੜੇ ਪ੍ਰੇਮ ਸਹਿਤ ਜਾਣਿਆ ਹੈ। ਚਾਹਤ ਭਏ ਕਰਨ ਕੋ ਛੇ, ਇਸ ਕਰਕੇ ਮਾਈ ਦਾਸ ਨੂੰ ਸੁਖੀ ਕਰਨ ਵਾਸਤੇ ਭਗਵਾਨ ਨੇ ਚਾਹਨਾ ਕੀਤੀ ਹੈ। ਆਨ ਰੂਪ ਕਰ ਲਿਆਏ ਆਹਾਰਾ, ਕਹਿੰਦੇ ਹੋਰ ਜਾਈ ਰੂਪ ਕੋਈ ਧਾਰਨ ਕਰਕੇ ਨਾ ਭੋਜਨ ਲੈ ਆਏ ਹੈ ਭਗਵਾਨ ਜੀ। ਤੇ ਆਗੇ ਧਾਰ ਅਨੰਤ ਸਿਧਾਰਾ, ਇਹਨਾਂ ਦੀ ਅੱਖਾਂ ਜਿਹੀਆਂ ਮੀਚੀਆਂ ਹੋਈਆਂ ਸੀ ਤੇ ਅੱਗੇ ਰੱਖ ਕੇ ਤੇ ਹੋਰ ਪਾਸੇ ਨੂੰ ਚਲੇ ਗਏ। ਮਾਈ ਦਾਸ ਸੋ ਭੋਜਨ ਦੇਖਾ, ਮਾਈ ਦਾਸ ਨੇ ਜਦੋਂ ਅੱਖਾਂ ਜਿਹੀਆਂ ਖੋਲ ਕੇ ਅੱਗੇ ਪਿਆ ਭੋਜਨ ਦੇਖਿਆ ਹੈ। ਸਹਿਤ ਪਹਿਤ ਕੇ ਭਾਤ ਵਿਸੇਖਾ, ਕਹਿੰਦਾ ਵੀ ਇਹ ਦਾਲ ਦੇ ਸਹਿਤ ਹੈ ਤੇ ਚੌਲ ਹੈ ਵਿਸ਼ੇਸ਼ ਕਰਕੇ। ਮੈਂ ਆਚਾਰ ਸ਼ੰਕਾ ਠਾਨੀ, ਕਹਿੰਦਾ ਮੈਂ ਤਾਂ ਵੀ ਕਰਮ ਕਾਂਡੀ ਹਾਂ, ਆਪਣੀ ਬਣਾ ਕੇ ਸਕਦਾ ਹਾਂ, ਉਹ ਸ਼ੰਕਾ ਜੀ ਕੀਤੀ। ਲਿਖੀ ਬਿਨ ਸੰਜਮ ਕਿਨ ਆਨਿਓ ਥਾਨੀ, ਬਿਨਾ ਕਹਿੰਦੇ ਸੱਚ ਸੰਜਮ ਤੋਂ ਕਿਹਨੇ ਕਹਿੰਦੇ ਇਸ ਥਾਂ ਤੇ ਭੋਜਨ ਲਿਆਂਦਾ ਹੈ ਦਾਲ ਚੌਲ, ਸੁੱਚ ਸੋ ਚੌਂਕੇ ਅੰਦਰ ਖਾਵਾ, ਮੈਂ ਤਾਂ ਕਹਿੰਦੇ ਮੇਰੀ ਪਵਿੱਤਰਤਾ ਨਾਲ ਗੋਹ ਦਾ ਗੋਬਰ ਜਾਂ ਚੌਂਕਾ ਦੇ ਕੇ ਫਿਰ ਉਹ ਗੋਬਰ ਦੇ ਚੌਂਕੇ ਲਿਪੇ ਅੰਦਰ ਬੈਠ ਕੇ ਖਾਨਾ ਹਾਂ। ਬਿਗ੍ਰਹ ਨੇਮ ਜੇ ਇਸ ਮੁਖ ਪਾਵਾ, ਮੇਰੇ ਦਾਲ ਤੇ ਚੌਲ ਜੇ ਬਣੇ ਹੈ ਨਾ ਜੇ ਮੈਂ ਕਹਿੰਦੇ ਸ਼ਕਲ ਹੈ ਤੇ ਮੇਰਾ ਤਾਂ ਬਿਗੜ ਨਜ਼ਮੀ ਬਿਗੜ ਜਾਏ ਖਤਮ ਹੋ ਜਾਏ। ਜੇ ਹੋਵਤ ਪਕਵਾਨ ਬਣਾਇਸ, ਜੇ ਕਰਕੇ ਪਕਵਾਨ ਬਣਾਏ ਹੁੰਦੇ ਕੋਈ ਮਠਿਆਈਆਂ ਬਰਫੀਆਂ ਬਣਾਈਆਂ ਹੁੰਦੀਆਂ, ਅਚਿਤ ਬ੍ਰਤੀ ਮੈਂ ਛੁਦਾ ਮਿਟਾਇਸ, ਫੇਰ ਤਾਂ ਕਹਿੰਦੇ ਮੈਂ ਵਰਤ ਰੱਖਣ ਵਾਲਾ ਸ਼ਕੀ ਲੈਂਦਾ, ਕਿਉਂਕਿ ਜਿਹੜੇ ਕੋਈ ਕਰਮ ਕਾਂਡੀ ਹੈ ਜਿਹੜਾ ਘਿਓ ਵੀ ਤਲਿਆ ਹੋਇਆ ਕੋਈ ਭੋਜਨ ਬਣਿਆ ਹੋਇਆ ਉਹਨੂੰ ਨਹੀਂ ਇਹ ਸਮਝਦੇ ਵੀ ਇਹ ਹੁਣ ਬਈ ਵੱਧ ਸੁੱਚ ਸੰਜਮ ਵਾਲਾ ਨਹੀਂ, ਕਿਉਂਕਿ ਘਿਓ ਨੂੰ ਇਹ ਬਹੁਤਾ ਪਵਿੱਤਰ ਮੰਨਦੇ ਹੈ, ਜਿਵੇਂ ਸੋਨਾ ਪਵਿੱਤਰ ਮੰਨਦੇ ਹੈ, ਘਿਓ ਮੰਨਦੇ ਹੈ, ਮੱਖਣ ਦੁੱਧ ਇਹ ਸ਼ਖਸ਼ ਕਾ ਲੈਂਦੇ ਨੇ। ਇਸ ਤਰ੍ਹਾਂ ਕਹਿੰਦੇ ਵੀ ਇਹ ਮੈਂ ਛਕ ਲੈਂਦਾ ਵਰਤ ਰੱਖਣ ਵਾਲਾ ਭੁੱਖ ਮਿਟਾ ਲੈਂਦਾ ਜੇ ਕੋਈ ਮਠਿਆਈ ਆਦਿਕ ਹੁੰਦਾ। ਇਸ ਵਿਧ ਤਰਕਤ ਬਹੁ ਚਿਤ ਮਾਹੀ, ਇਸ ਤਰ੍ਹਾਂ ਆਪਣੇ ਚਿਤ ਵੀ ਬਹੁਤ ਤਰ੍ਹਾਂ ਦੀਆਂ ਤਰਕਾਂ ਦਲੀਲਾਂ ਜਾਂ ਕਰ ਰਿਹਾ ਵੀ ਇਹ ਦਾਲ ਚੌਲ ਹੁਣ ਪਤਾ ਨਹੀਂ ਕਿਹਨੇ ਬਣਾਏ ਹੋਣਗੇ, ਕੱਚੀ ਰਸੋਈ ਹੈ, ਜੇ ਪੱਕੀ ਰਸੋਈ ਹੁੰਦੀ ਨਾ ਵੀ ਹੁੰਦੀ ਮਠਿਆਈ ਮਠਿਆਈ ਫਿਰ ਛਕ ਛੁਕ ਲੈਂਦੇ ਹੋ, ਕਈ ਦਲੀਲਾਂ ਕਰ ਰਿਹਾ ਹੈ। ਛੁਦਤ ਪਰ ਖਾਇਸ ਨਾਹੀ, ਭੁੱਖ ਤਾਂ ਬਹੁਤ ਲੱਗੀ ਸੀ ਪਰ ਛਕਿਆ ਨੀ ਦਾਲ ਚੌਲ। ਔਰ ਅੰਤਰ ਕੀ ਲਖ ਭਗਵਾਨੂ, ਉਧਰ ਭਗਵਾਨ ਜੀ ਨੇ ਮਾਈ ਦਾਸ ਦੇ ਹਿਰਦੇ ਦੀ ਜਾਣੀ ਵੀ ਇਹ ਤਾਂ ਮਠਿਆਈਆਂ ਚਾਹੁੰਦਾ ਹੈ। ਲਿਆਏ ਅਨਕ ਭਾਂਤ ਪਕਵਾਨੂ, ਕਹਿੰਦੇ ਫਿਰ ਇਹਦੇ ਛਕਣ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਲੈ ਆਏ। ਇਸ ਢਿੱਗ ਧਾਰ ਕਰ ਅੰਤ ਸਿਧਾਰੇ, ਇਹਦੇ ਕੋਲ ਰੱਖ ਕੇ ਮਠਿਆਈਆਂ ਦਾ ਥਾਲ ਜਾਂ ਕਿਸੇ ਹੋਰ ਪਾਸੇ ਨੂੰ ਚਲੇ ਗਏ। ਮਾਈ ਦਾਸ ਨਿਹਾਰ ਵਿਚਾਰੇ, ਮਾਈ ਦਾਸ ਨੇ ਅੱਖਾਂ ਜੀ ਖੋਲ ਕੇ ਫੇਰ ਵੇਖਿਆ ਵਿਚਾਰਾਂ ਕਰਦਾ ਹੈ। ਇਸ ਮਾਨਵ ਕਿਸੇ ਥਾਨ ਦਿਖ ਨਾਹੀ, ਦੇਖ ਲੋ ਕਿਤੇ ਵੀ ਇਧਰ ਉਧਰ ਕੋਈ ਮਨੁੱਖ ਨਹੀਂ ਦਿਸਦਾ ਹੈ, ਕੋਈ ਇੱਥੇ ਰਹਿੰਦਾ ਨਹੀਂ। ਇੱਕ ਵਾਰ ਭੀਖਣ ਕਾਨਨ ਕੇ ਮਾਹੀ, ਇੱਕ ਵਾਰ ਦਈ ਕਾਚ ਰਸੋਈ, ਇੱਕ ਵਾਰੀ ਤਾਂ ਦੇਖੋ ਕੱਚੀ ਰਸੋਈ ਦਾਲ ਤੇ ਇਸ ਤਰ੍ਹਾਂ ਮੈਨੂੰ ਚੌਲ ਜੇ ਦੇ ਗਏ। ਮਨ ਮਮਕੀ ਲਖ ਕਰ ਪੁੰਨ ਸੋਈ, ਮੇਰੇ ਮਨ ਦੀ ਜਾਣ ਕੇ ਕਹਿੰਦੇ ਉਵੇਂ ਕਰ ਦਿੱਤਾ ਵੀ ਮਠਿਆਈਆਂ ਲਿਆ ਰੱਖੀਆਂ ਹਨ। ਲਿਆਇਸ ਕੌਣ ਨਾ ਜਾਣਿਓ ਜਾਈ, ਕੌਣ ਲੈ ਕੇ ਆਇਆ ਦਾਲ ਚੌਲ, ਹੁਣ ਮਠਿਆਈਆਂ ਕੌਣ ਲੈ ਕੇ ਰੱਖ ਗਿਆ ਇਹ ਨੀ ਜਾਣਿਆ ਜਾਂਦਾ। ਮਨ ਕੀ ਗਤ ਨਹਿ ਅਪਰ ਲਿਖਾਈ, ਕਹਿੰਦਾ ਮਨ ਦੀ ਹਾਲਤ ਨੂੰ ਤਾਂ ਹੋਰ ਨੀ ਕੋਈ ਜਾਣਦਾ ਹੁੰਦਾ ਮਨੁੱਖ, ਪ੍ਰਭ ਬਿਨ ਔਰ ਨਹੀਂ ਇਹ ਕਈ, ਇਹ ਤਾਂ ਮੇਰੇ ਭਗਵਾਨ ਨੀ ਜਾਣਦੇ ਮਨ ਦੀਆਂ, ਕਿਸ ਕਰੇ ਉਹਨਾਂ ਨੇ ਇਹ ਲਿਆ ਕੇ ਰੱਖਿਆ ਹੋਣਾ ਹੈ। ਔਰ ਕੀ ਲਖ ਲਿਆਵਤ ਪਾਸ ਹੋਈ, ਭਗਵਾਨ ਹੀ ਮੇਰੇ ਲਈ ਜਾਣ ਕੇ ਮਠਿਆਈਆਂ ਲੈ ਕੇ ਆਇਆ ਹੈ। ਨਹਿ ਮੁਝ ਕੋ ਦਰਸ਼ਨ ਦਿਖ ਰਾਇਸ, ਇਹ ਮਠਿਆਈਆਂ ਤਾਂ ਦੇ ਗਏ ਨਾ ਮਨ ਦੀ ਜਾਣ ਕੇ ਮੈਨੂੰ ਦਰਸ਼ਨ ਕਿਉਂ ਨੀ ਦਿਖਾਏ। ਦੋਏ ਬਾਰ ਦੇ ਅੰਨ ਸਿਧਾਇਸ, ਦੋ ਵਾਰੀ ਭਗਵਾਨ ਕਹਿੰਦੇ ਅੰਨ ਦੇ ਕੇ ਚਲੇ ਗਏ। ਇਮ ਵਿਚਾਰ ਕਰ ਹੇਰਨ ਲਾਗਾ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਫਿਰ ਉਹ ਦਰਖਤ ਦੇ ਪੋਲ ਦੇ ਵਿੱਚੋਂ ਖੋਲ ਵਿੱਚੋਂ ਨਿਕਲੇ, ਇਧਰ ਉਧਰ ਨੂੰ ਧੱਕਣ ਲੱਗਿਆ ਹੈ। ਚਾਹੁੰਦੇ ਸਫੇਰਤ ਵਧਿਓ ਅਨਰਾਗਾ, ਹਰ ਸਫੇਰੇ ਫਿਰ ਰਿਹਾ ਬੜਾ ਪ੍ਰੇਮ ਪਿਆਰ ਵਧਿਆ ਆ, ਪਰਿਓ ਰਹਿਓ ਤਿਸ ਠਾਂ ਪਕਵਾਨ, ਜਿਹੜਾ ਮਠਿਆਈਆਂ ਮਠਿਆਈਆਂ ਤਾਂ ਬਸ ਉਸ ਥਾਂ ਤੇ ਹੀ ਪਈਆਂ ਰਹੀਆਂ। ਇਤ ਉਤ ਖੋਜਤ ਭਇਓ ਹੈਰਾਨ, ਇਧਰ ਉਧਰ ਭਗਵਾਨ ਨੂੰ ਲੱਭਦਾ ਹੈਰਾਨ ਪਰੇਸ਼ਾਨ ਹੋ ਰਿਹਾ। ਪ੍ਰੇਮ ਸਮੁੰਦਰ ਵਿਖਿਆ ਬਹਿ ਗਯੋ। ਕਹਿੰਦੇ ਪ੍ਰੇਮ ਦੇ ਸਮੁੰਦਰ ਦੇ ਵਿੱਚ ਇਹਦਾ ਮਨ ਰੁੜ ਗਿਆ। ਮਾਈ ਦਾਸ ਥਾਹ ਨਹਿ ਲਹਿਓ। ਮਾਈ ਦਾਸ ਦੇ ਮਨ ਨੇ ਕੋਈ ਹਾਥ ਨੀ ਲਿਆ, ਰੁੜਿਆ ਹੀ ਜਾ ਰਿਹਾ ਪ੍ਰੇਮ ਵਿੱਚ। ਰੁਦਨ ਕਰਤ ਅਰ ਊਚ ਪੁਕਾਰ। ਇਸ ਤਰ੍ਹਾਂ ਕਹਿੰਦੇ ਰੋਣਾ ਕਰ ਰਿਹਾ, ਉੱਚੀ ਉੱਚੀ ਪੁਕਾਰਾਂ ਕਰ ਰਿਹਾ ਹੈ, ਫਰਾਦਾਂ ਕਰ ਰਿਹਾ। ਨਹਿ ਤਨ ਕੀ ਸੁਧ ਕੁਛ ਸੰਭਾਰ। ਆਪਣੇ ਸਰੀਰ ਦੀ ਵੀ ਜਿਹੜੀ ਕੋ ਖਬਰ ਹੋਸ਼ ਹੋਸ਼ ਨੂੰ ਸੰਭਾਲਦਾ ਨੀ, ਦਵਾਨਾ ਮਸਤਾਨਾ ਹੋਇਆ ਫਿਰ ਰਿਹਾ ਹੈ। ਗੁਣ ਗਾਵਤ ਹੇ ਪਤਤ ਉਧਾਰਨ। ਗੌਣ ਗੌਣ ਲੱਗ ਪਿਆ ਹੇ ਪਾਪੀਆਂ ਦੇ ਉਧਾਰ ਕਰਨ ਵਾਲੇ ਭਗਵਾਨ। ਹੇ ਘਨ ਸ਼ਿਆਮ ਜਗਤ ਕੇ ਕਾਰਨ। ਹੇ ਬੱਦਲ ਵਰਗੇ ਸੋਹਣੇ ਸੋਲ ਰੰਗ ਵਾਲੇ ਜਗਤ ਦੇ ਕਾਰਨ ਰੂਪ। ਹੇ ਅਨਾਥ ਕੇ ਨਾਥ ਕਿਰਪਾਲਾ। ਹੇ ਅਨਾਥਾਂ ਦੇ ਜਿੱਥਾਂ ਦੀ ਮਾਂ ਦੇ ਨਾਥ ਮਾਲਕ ਕਿਰਪਾਲੂ, ਕਿਰਪਾ ਦੇ ਘਰ। ਨਾਮ ਗਰੀਬ ਨਿਵਾਜ ਵਿਸਾਲਾ। ਨਾਥਾ ਮਾਰਾ ਗਰੀਬਾਂ ਨੂੰ ਨਵਾਜਣ ਵਾਲਾ ਮਹਾਨ ਵੱਡਾ ਨਾਮ ਹੈ। ਹੇ ਮਨ ਮੋਹਨ ਸੁੰਦਰ ਸਾਵਰ। ਹੇ ਮੇਰੇ ਮਨ ਨੂੰ ਮੋਹਨ ਵਾਲੇ ਸੁੰਦਰ ਸੋਹਣੇ ਸਾਵਲੇ ਰੰਗ ਵਾਲੇ। ਮੈਂ ਮਲੀਨ ਪਾਮਰ ਤੇ ਪਾਵਰ। ਮਾਰਾ ਬਹੁਤ ਮੈਲਾ ਹਾਂ, ਪਾਵਾਂ ਜਿਵੇਂ ਪਾਵਨ ਜਿਹੜੇ ਜੁਲਾਹੇ ਨੀਚ ਹੁੰਦੇ, ਉਹਨਾਂ ਵਰਗਾ ਜੁਲਾਹਿਆਂ ਵਰਗਾ ਨੀਚ ਹਾਂ ਜੀ। ਆਪਣੋ ਬਿਰਦ ਸੰਭਾਰਨ ਕਰੀਆ। ਪਾਮਰਦਾਰਸ ਵੀ ਨੀਚ ਹੈ, ਪਾਮਰਦਾਰਸ ਵੀ ਮੈਂ ਨੀਚਾਂ ਤੋਂ ਨੀਚ ਮੈਲਾ ਹਾਂ ਜੀ। ਆਪਣੋ ਬਿਰਦ ਸੰਭਾਰਨ ਕਰੀਏ। ਹੇ ਐਸੇ ਭਗਵਾਨ, ਆਪਣਾ ਜਿਹੜਾ ਬਿਰਦ ਹੈ ਪਰਣ ਨੂੰ ਸੰਭਾਲਣਾ ਕਰੀਏ ਜੀ। ਮਮ ਅਵਗੁਣ ਕੋ ਨਹੀਂ ਨਿਹਰੀਏ। ਮਹਾਰਾਜ ਜਿਹੜੇ ਔਗਣ ਹੈ ਉਹਨਾਂ ਵੱਲੀ ਨਾ ਵੇਖਣਾ ਕਰੀਏ। ਹੇ ਕਿਰਪਾਲ ਦੇਹ ਦਰਸ ਗੁਸਾਈ। ਹੇ ਜਗਤ ਦੇ ਮਾਲਕ ਭਗਵਾਨ ਦਿਆਲੂ ਕਿਰਪਾਲੂ ਜੀ, ਮੈਨੂੰ ਪ੍ਰਤੱਖ ਦਰਸ਼ਨ ਦੇ ਦੇਵੋ। ਪ੍ਰਥਮ ਜਥਾ ਭੋਜਨ ਦੀ ਆਈ। ਇਸ ਤਰ੍ਹਾਂ ਭਗਵਾਨ ਤੁਸੀਂ ਮਨ ਦੀ ਜਾਣ ਕੇ ਦੋ ਵਾਰੀ ਮੈਨੂੰ ਭੋਜਨ ਆ ਕੇ ਦੇ ਦਿੱਤਾ, ਐਵੇਂ ਦਰਸ਼ਨ ਵੀ ਦੇ ਦੇਵੋ। ਇਤਿਹਾਦਿਕ ਪ੍ਰਭ ਕੋਜ ਕੋ ਜਸ ਕਹੈ। ਇਸ ਤਰ੍ਹਾਂ ਪ੍ਰੇਮ ਵਿੱਚ ਬੇਹਲਾ ਹੋਇਆ ਭਗਵਾਨ ਦਾ ਜਸ ਕਹੀ ਜਾ ਰਿਹਾ ਹੈ। ਬੇਨਤੀ ਕਰਤ ਨੀਚ ਨਿਜ ਲਹੈ। ਬੜੀਆਂ ਬੇਨਤੀਆਂ ਜੋਦਨੀਆਂ ਕਰ ਰਿਹਾ, ਆਪਣੇ ਆਪ ਨੂੰ ਬਹੁਤ ਨੀਚ ਜਿਹਾ ਦੇਖ ਰਿਹਾ ਜਾਣ ਰਿਹਾ ਹੈ। ਕਰਿਓ ਪ੍ਰੇਮ ਨੇ ਵਿਆਕੁਲ ਪਾਰਾ। ਇਸ ਤਰ੍ਹਾਂ ਕਹਿੰਦੇ ਪ੍ਰੇਮ ਪਿਆਰ ਨੇ ਭਾਰੀ ਵਿਆਕਰ ਕਰ ਦਿੱਤਾ ਮਾਈ ਦਾਸ ਨੂੰ। ਤਬ ਹੈ ਸਿਆਮ ਘਨ ਬਿਰਦ ਸੰਭਾਰਾ। ਕਹਿੰਦੇ ਜੋ ਸ਼ਿਆਮ ਘਨ ਬੱਦਲ ਵਰਗੇ ਇਸ ਤਰ੍ਹਾਂ ਰੰਗ ਵਾਲੇ ਹਨ, ਉਹ ਭਗਵਾਨ ਜੀ ਨੇ ਆਪਣਾ ਬਿਰਧ ਪਰਣ ਸੰਭਾਲਿਆ ਹੈ। ਅਦ੍ਰਿਸ਼ ਹੈ ਕਰ ਸ੍ਰੀ ਭਗਵਾਨ। ਸਵਾਏ ਮਾਨ ਭਗਵਾਨ ਜੀ ਅਦ੍ਰਿਸ਼ ਜਾ ਹੋ ਕੇ ਲੋ ਅਪਰੋਖ ਹੋ ਕੇ ਗਵਤ ਹੋ ਕੇ। ਹਿਤ ਕਲਿਆਣ ਸੋ ਕਰਿਓ ਬਖਾਨ। ਇਹਦੇ ਕਲਿਆਣ ਵਾਸਤੇ ਭਲੇ ਵਾਸਤੇ ਉਸ ਤਰ੍ਹਾਂ ਕਥਨ ਕੀਤਾ। ਮਾਈ ਦਾਸ ਭਗਤ ਤੂੰ ਮੇਰਾ। ਮਾਈ ਦਾਸ ਤੂੰ ਮੇਰਾ ਬਹੁਤ ਵੱਡਾ ਭਗਤ ਹੈ। ਸਹਿਤ ਪ੍ਰੇਮ ਬੈਰਾਗ ਬਡੇਰਾ। ਬੜੇ ਪ੍ਰੇਮ ਸਹਿਤ ਤੇਰੇ ਅੰਦਰ ਬਹੁਤ ਵੱਡਾ ਧਰਤੀ ਬਿਰ ਬੈਰਾਗ ਵੀ ਹੈ। ਇੱਕ ਅਪਰਾਧ ਆਪਣੋ ਸੁਣੋ। ਫਿਰ ਵੀ ਇੱਕ ਤੋਂ ਬਹੁਤ ਵੱਡਾ ਗੁਨਾਹ ਕੀਤਾ, ਉਹ ਆਪਣੇ ਉਹ ਵੀ ਸੁਣ ਲਾ ਤੂੰ। ਜਹਾਂ ਪ੍ਰੇਮ ਤਹ ਨੇਮ ਨਾ ਗੁਣੋ। ਉਹ ਵੀ ਜਿੱਥੇ ਭਗਵਾਨ ਦੇ ਨਾਲ ਪ੍ਰੇਮ ਹੁੰਦਾ ਉੱਥੇ ਆਪਣਾ ਜਿਹੜਾ ਨੇਮ ਜ ਰੱਖਿਆ ਉਹ ਨੀ ਵਿਚਾਰੀ ਦਾ ਹੁੰਦਾ ਹੈ। ਜਹਾਂ ਨੇਮ ਤਹ ਪ੍ਰੇਮ ਨਾ ਪੂਰਾ। ਕਹਿੰਦੇ ਆਪਣਾ ਨਿਯਮ ਰੱਖੀਏ ਉੱਥੇ ਭਗਵਾਨ ਨਾਲ ਪੂਰਾ ਪੂਰਾ ਪ੍ਰੇਮ ਨਹੀਂ ਹੁੰਦਾ ਹੈ। ਜਾਂ ਤੇ ਰਹਿਓ ਹਿਰਦੇ ਮਹਿ ਊਰਾ। ਇਸ ਕਰਕੇ ਵੀ ਤੂੰ ਹਿਰਦੇ ਕਰਕੇ ਕਹਿੰਦੇ ਇਸ ਪਾਸੇ ਤੋਂ ਸੱਖਣਾ ਰਹਿ ਗਿਆ ਹੈ। ਜਿਵੇਂ ਰੱਖਿਆ ਜਹ ਸ੍ਰੀ ਸਤਿਗੁਰ ਗੋਬਿੰਦ ਵਾਲ। ਇੱਥੇ ਵੀ ਸਵਾਲ ਭਾਈ ਮਾਨ ਸਤਿਗੁਰੂ ਅਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਰਸ਼ਨ ਹਿਤ ਗਮਨਿਓ ਜਿਸ ਕਾਲ ਦਰਸ਼ਨ ਕਰਨ ਵਾਸਤੇ ਜਿਸ ਸਮੇਂ ਤੂੰ ਚੱਲਿਆ ਸੀ ਤਹ ਸ਼ੰਕਾ ਕਰ ਰਾਖਿਓ ਨੇਮ ਉੱਥੇ ਗੁਰੂ ਕੇ ਲੰਗਰ ਉੱਪਰ ਤੂੰ ਸ਼ੰਕਾ ਜੀ ਕਰਕੇ ਆਪਣਾ ਨਿਯਮ ਰੱਖ ਲਿਆ ਵੀ ਮੈਂ ਨਹੀਂ ਖਾਂਦਾ ਦਰਸ਼ਨ ਕਰਿਓ ਨਾ ਛੋਰਿਓ ਪ੍ਰੇਮ ਗੁਰੂ ਅਮਰਦਾਸ ਸਾਹਿਬ ਦੇ ਤੂੰ ਦਰਸ਼ਨ ਹੀ ਕੀਤੇ ਨਹੀਂ ਹੈ ਪ੍ਰੇਮੀ ਛੱਡਤਾ ਲੰਗਰ ਪਿੱਛੇ ਲੱਖ ਇਹ ਸਮੈ ਸਰੂਪ ਸੋ ਮੇਰਾ ਇਸ ਕਰਕੇ ਜੋ ਗੁਰੂ ਅਮਰਦਾਸ ਸਾਹਿਬ ਜੀ ਹੈ ਤੂੰ ਜਾਣ ਲਓ ਸਾਡਾ ਹੀ ਸਰੂਪ ਹੈ ਜਿਹੜੇ ਭਗਵਾਨ ਹੈ ਇਸ ਤਰ੍ਹਾਂ ਆਪਣੇ ਆਪ ਨੂੰ ਸਮਝਦੇ ਹੁੰਦੇ ਆਪਣਾ ਆਪਾ ਹੀ ਸਭ ਵਿੱਚ ਕਰਾ ਅਨੇਕਾਂ ਸ਼ਵੇਤ ਅਸ਼ੇਰਾ ਸਾਰਿਆਂ ਨੂੰ ਅਨੇਕਾਂ ਨੂੰ ਕਹਿੰਦੇ ਸਾਰਿਆਂ ਦਾ ਚੰਗਾ ਕਰਨੇ ਭਲਾ ਕਰਨੇ ਇੱਕ ਰਸ ਤੂੰ ਮਹਿਮਾ ਜਾਣਤ ਸਭ ਰੀਤ ਇਹ ਦੇਖ ਲਓ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਸਮਰੀ ਸਭ ਤਰ੍ਹਾਂ ਦੀ ਰੀਤੀ ਕਰਕੇ ਮੈਂ ਮਾਨੂੰ ਜਾਣਦਾ ਹੈ ਰਾਖਿਓ ਨੇਮ ਪ੍ਰੇਮ ਤਜ ਚੀਤ ਆਪਣਾ ਜਿਹੜਾ ਨਿਯਮ ਹੈ ਤੂੰ ਰੱਖਿਆ ਤੇ ਜਿਹੜਾ ਪ੍ਰੇਮ ਹੈ ਚਿਤ ਵਿੱਚੋਂ ਛੱਡ ਦਿੱਤਾ ਇਹਾ ਵਿਅਰਥ ਬਿਰਲਾਪ ਨਾ ਕਰੀਏ ਇੱਥੇ ਮੈਂ ਵਾਧੂ ਵਿਅਰਥ ਨਿਸ਼ਫਲ ਜਾ ਬਿਰਲਾਪ ਜਾ ਨਾ ਕਰੀਏ ਹੋ ਹਿਨ ਦਰਸ਼ਨ ਆਸ ਨਿਵਰੀਏ ਆਸ ਨਿਵਰਤ ਕਰਦੇ ਇੱਥੇ ਮੇਰੇ ਦਰਸ਼ਨ ਤੈਨੂੰ ਹੋ ਨਹੀਂ ਸਕਣੇ ਹਟ ਅਬ ਗਮਨ ਗੋਇੰਦ ਇੱਥੋਂ ਹੀ ਕਹਿੰਦੇ ਮੁੜ ਕਰਕੇ ਨਾ ਤੂੰ ਗੋਇੰਦਵਾਲ ਵੱਲ ਨੂੰ ਚਲਾ ਜਾ ਤੇ ਸਮ ਦਰਸ਼ਨ ਕਰੋ ਕਿਰਪਾਲ ਦਿਆਲੂ ਕਰਦਾਲੂ ਗੁਰੂ ਅਮਰਦਾਸ ਸਾਹਿਬ ਜੀ ਦੇ ਮੇਰੇ ਸਮਾਨ ਹੀ ਦਰਸ਼ਨ ਕਰ ਲਾ ਸ੍ਰੀ ਗੁਰ ਅਮਰ ਮੋਹ ਮਹਿ ਕੋ ਜੋ ਗੁਰੂ ਅਮਰਦਾਸ ਸਾਹਿਬ ਜੀ ਹੈ ਸਾਡੇ ਵਿੱਚ ਭੇਦ ਨਾ ਜਾਣਾ ਇੱਕ ਲੱਖ ਸੋ ਕਹਿੰਦੇ ਕੋਈ ਫਰਕ ਨਾ ਜਾਣ ਗੁਰੂ ਅਮਰਦਾਸ ਸਾਹਿਬ ਜੀ ਮਹਾਨ ਹਨ ਜਿਸ ਬਿਦ ਕੋ ਸਰੂਪ ਉਰ ਬਾਂਛੇ ਰੰਗਾਵੇ ਮਾਈ ਦਾਸ ਜੀ ਜਿਸ ਤਰ੍ਹਾਂ ਦੇ ਸਰੂਪ ਦੇ ਤੂੰ ਦਰਸ਼ਨ ਕਰਨਾ ਹਿਰਦੇ ਵਿੱਚ ਚਾਹੁੰਦਾ ਹੈ ਤਹਾਂ ਜਾਏ ਦਰਸ਼ਨ ਸੋ ਆਛੇ ਉੱਥੇ ਜਾ ਕੇ ਉਸ ਸਰੂਪ ਦੇ ਤੂੰ ਦਰਸ਼ਨ ਕਰ ਲੈ ਚੰਗੀ ਤਰ੍ਹਾਂ ਜਗ ਕਾਰਨ ਤਾਰਨ ਤਨ ਮੇਰਾ ਸੰਸਾਰ ਦੇ ਕਾਰਨ ਕਰਕੇ ਸੰਸਾਰ ਨੂੰ ਤਾਰਨ ਵਾਸਤੇ ਸਰੀਰ ਹੈ ਸਾਡਾ ਭਗਤ ਰੂਪ ਧਰ ਸੋ ਲਿਹੋ ਮਹਿਰਾ ਕਹਿੰਦੇ ਭਗਤ ਰੂਪ ਦੇ ਵਿੱਚ ਧਾਰਨ ਕੀਤਾ ਹੋਇਆ ਤੂੰ ਦਰਸ਼ਨ ਕਰ ਲਾ ਤਾਂ ਆਪ ਨਰੈਣ ਕਲਾ ਧਾਰ ਜਗ ਮੈਂ ਪਰਭਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਫਿਰ ਵੀ ਉਹ ਭਗਵਾਨ ਜੀ ਆਪਣਾ ਆਪਾ ਸਮਝ ਕੇ ਐਸਾ ਕਹਿ ਰਹੇ ਹਨ ਸ਼ੰਕਾ ਮਨ ਮਹਿ ਕਰੋ ਨਾ ਕੋਈ ਆਪਣੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਪੂਰਾ ਮਾਤਰ ਸ਼ੰਕਾ ਨਾ ਕਰ ਸ਼ਰਧਾ ਧਾਰ ਦਰਸੀਐ ਸੋਈ ਸ਼ਰਧਾ ਧਾਰ ਕੇ ਵੀ ਗੁਰੂ ਅਮਰਦਾਸ ਪਰਮੇਸ਼ਰ ਰੂਪ ਹੈ ਦਰਸ਼ਨ ਕਰ ਲੈ ਸੁਣ ਕੇ ਮਾਈ ਦਾਸ ਅਦੰਬਾ ਮਾਈ ਦਾਸ ਬੜਾ ਨਿਰਸ਼ਨ ਨਿਸ਼ਕਵਟ ਸੀ ਸੁਣ ਕਰਕੇ ਭਗਵਾਨ ਦੇ ਬਚਨ ਪਛਤਾਵਤ ਮਨ ਮਾਨ ਅਚੰਬਾ ਦੇ ਵਿੱਚ ਹੈਰਾਨੀ ਜੀ ਮੰਨ ਕੇ ਚਰਪਣਾ ਜਾ ਮੰਨ ਕੇ ਬੜਾ ਇਹ ਕਹਿੰਦੇ ਇਸ ਤਰ੍ਹਾਂ ਪਛਤਾਉਂਦਾ ਹੈ ਨਿਸ਼ਚੈ ਭਇਓ ਮੋਰ ਅਪਰਾਧੂ ਇਹ ਤਾਂ ਭਰੋਸੇ ਵਾਲੀ ਗੱਲ ਹੈ ਯਕੀਨ ਵਾਲੀ ਗੱਲ ਹੀ ਮੇਰੇ ਵੱਲੋਂ ਬੜਾ ਭਾਰੀ ਗੁਨਾਹ ਹੋ ਗਿਆ ਹੈ ਇਹਾਂ ਦਰਸ ਕੈਸੇ ਅਬ ਲਾਦੂ ਇਹ ਭਗਵਾਨ ਦੇ ਇੱਥੇ ਹੁਣ ਮੈਨੂੰ ਕਿਵੇਂ ਦਰਸ਼ਨ ਪ੍ਰਾਪਤ ਹੁਣ ਗੁਰੂ ਅਮਰਦਾਸ ਸਾਹਿਬ ਜੀ ਤੋਂ ਤਾਂ ਮੈਂ ਬੇਵਕ ਹੋ ਕੇ ਆਇਆ ਪਾਰ ਬ੍ਰਹਮ ਸ੍ਰੀ ਸਤਿਗੁਰ ਰੂਪ ਦੇਖੋ ਭਗਵਾਨ ਨੇ ਦੱਸਿਆ ਵੀ ਗੁਰੂ ਸਤਿਗੁਰੂ ਅਮਰਦਾਸ ਸਾਹਿਬ ਜੀ ਤਾਂ ਪਰਮੇਸ਼ਰ ਪਾਰ ਬ੍ਰਹਮ ਦਾ ਸਰੂਪ ਹੈ ਜਗ ਮਹਿ ਕੀਰਤ ਬਿਮਲ ਅਨੂਪ ਜਿਨ੍ਹਾਂ ਨੇ ਸੰਸਾਰ ਦੇ ਜਿਹੜੀ ਕੀਰਤੀ ਹੈ ਬੜੀ ਉਜਲ ਤੇ ਉਪਮਾ ਤੋਂ ਰਹਿਤ ਹੈ ਸੰਜਮ ਸੋ ਭੋਜਨ ਕਹੋ ਖਾਣਾ ਕਹਿੰਦਾ ਸੱਚ ਸੰਜਮ ਦੇ ਨਾਲ ਜਿਹੜਾ ਕੋਈ ਭੋਜਨ ਜਿਹਾ ਆਪਣਾ ਬਣਾ ਕੇ ਆਪੇ ਖਾਣਾ ਹੈ ਇਸਨੇ ਮੋਕਾ ਕੀਨ ਹੈਰਾਨਾ ਇਹਨੇ ਮੈਨੂੰ ਬੜਾ ਭਾਰੀ ਹੈਰਾਨ ਪਰੇਸ਼ਾਨ ਜੇ ਕੀਤਾ ਕਈ ਜਿਹੜੇ ਹੋਟਲਾਂ ਤੇ ਖਾਣ ਵਾਲੇ ਨਾ ਫਿਰ ਇੱਥੇ ਕਹਿੰਦੇ ਲੈ ਇਹ ਜਿਹੜਾ ਆਪਣਾ ਬਣਾ ਕੇ ਛਕਦੇ ਨਾ ਵੀ ਇਹ ਹੈਰਾਨ ਹੁੰਦੇ ਪਰੇਸ਼ਾਨ ਹੁੰਦੇ ਵੀ ਤੁਹਾਨੂੰ ਇਹ ਹੋਟਲਾਂ ਦੇ ਖਾਣ ਨੂੰ ਰੋਜ਼ ਦਰਸ਼ਨ ਹੁੰਦੇ ਭਲਾ ਪੁੱਛੀਏ, ਤੁਹਾਡਾ ਤਾਂ ਮਨ ਹੀ ਨਹੀਂ ਟਿਕਦਾ ਹੋਣਾ। ਉਹ ਇੱਥੇ ਤਾਂ ਸਿਰਫ ਜਿਹੜਾ ਕੋਈ ਗੁਰੂ ਕੇ ਲੰਗਰ 'ਤੇ ਉਹਨੇ ਜਾ ਕੇ ਸ਼ੰਕਾ ਕੀਤੀ ਨਾ ਵੀ ਉਹ ਕਹਿੰਦਾ ਸੀ ਕਿਸੇ ਦਾ ਬਣਾਇਆ ਪਤਾ ਨਹੀਂ ਕਿਹੋ ਜਿਹਾ ਹੋਣਾ, ਨਫ਼ਰਤ ਸੀ ਉਹਦੇ 'ਤੇ ਭਾਵ ਹੈ ਮਤਲਬ। ਐਸਾ ਨਹੀਂ ਵੀ ਗੁਰੂ ਕੇ ਲੰਗਰ ਦੇ ਵਿੱਚ ਕੋਈ ਵੀ ਉਸਦੇ ਬਿਨਾਂ ਭਾਂਡੇ ਤੋਂ ਬਿਨਾਂ ਸੰਜਮਤੀ ਭੋਜਨ ਬਣਦਾ ਹੈ। ਉਰਕਾਰ ਸਰਲ ਮਿਲਾ ਜਬ ਆਈ ਜਾਈ, ਉਰਕਾਰ ਸਰਲ ਮਿਲਾ ਅਬ ਜਾਈ। ਹੁਣ ਵੀ ਮੈਂ ਹਿਰਦੇ ਨੂੰ ਨਿਰਸ਼ਲ ਨਿਸ਼ਕਵਟ ਕਰਕੇ ਜਾ ਕੇ ਮਿਲਾ ਜੁੜਾ। ਤਹ ਸ੍ਰੀ ਕ੍ਰਿਸ਼ਨ ਰੂਪ ਦਰਸਾਈ, ਫਿਰ ਵੀ ਇੱਛਾ ਕਰਦਾ ਵੀ ਉੱਥੇ ਜਾ ਕੇ ਭਗਵਾਨ ਕ੍ਰਿਸ਼ਨ ਰੂਪ ਦੇ ਮੈਂ ਜਾ ਕੇ ਦਰਸ਼ਨ ਕਰਾਂ। ਇਮ ਨਿਸ਼ਚੈ ਕਰ ਭੋਜਨ ਖਾਇਓ, ਇਸ ਤਰ੍ਹਾਂ ਯਕੀਨ ਜਾ ਕਰਕੇ ਜੋ ਭਗਵਾਨ ਨੇ ਉਹ ਮਠਿਆਈਆਂ ਆਦਿਕ ਭੋਜਨ ਰੱਖਿਆ ਸੀ ਉੱਥੇ ਜੰਗਲ ਵਿੱਚ ਇਹਨੇ ਛਕ ਲਿਆ ਹੈ। ਹਟਿਓ ਤਾਂ ਤੇ ਪ੍ਰੇਮ ਵਧਾਇਓ, ਬਹੁਤ ਮੁੜ ਆਇਆ ਹੈ ਪ੍ਰੇਮ ਵਧਾਇਆ ਹੈ। ਦੋਹਰਾ ਅਤ ਆਤਰ ਹੋਏ ਦਰਸ਼ਕੋ, ਦਰਸ਼ਨ ਕਰਨ ਵਾਸਤੇ ਬਹੁਤਾ ਵਿਆਕਲ ਜਾਂਦਾ, ਬਹੁਤਾ ਕਾਲਾ ਪੈਂਦਾ ਹੈ। ਮਾਈ ਦਾਸ ਪਿਆਨ, ਮਾਈ ਦਾਸ ਜਿਹੜਾ ਇਹ ਚੱਲ ਪਿਆ ਹੈ, ਪੰਥ ਚਲਤ ਬਹੁ ਸ਼ੀਘਰ ਤੇ, ਜਿਹੜਾ ਰਸਤਾ ਹੈ ਉਹਦੇ ਵਿੱਚ ਬੜੀ ਕਾਹਲੀ ਨਾਲ ਹੁਣ ਚੱਲਦਾ ਹੈ। ਹੋਵਤ ਸਮਤ ਮਹਾਨ, ਹੋਵਤ ਸਮਿਤ ਸਰਮਤ ਮਹਾਨ, ਬਹੁਤਾ ਕਹਿੰਦੇ ਥਕਾਵਟ ਸਹਿਤ ਹੁੰਦਾ ਹੈ। ਚੌਪਈ ਨਿਸ ਬਿਸਰਾਮਤ ਦਿਵਸ ਪਿਆਨ ਹੈ, ਰਾਤ ਨੂੰ ਮਾੜਾ ਮੋਟਾ ਵਿਸਰਾਮ ਕਰਦਾ, ਦਿਨ ਦੇ ਸਮੇਂ ਚੱਲਦਾ ਹੀ ਰਹਿੰਦਾ ਹੈ। ਕ੍ਰਿਸ਼ਨ ਸਤਿਗੁਰੂ ਨਾਮ ਬਖਾਨ ਹੈ, ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਕਥਨ ਕਰ ਲੈਂਦਾ, ਕਦੇ ਭਗਵਾਨ ਕ੍ਰਿਸ਼ਨ ਕ੍ਰਿਸ਼ਨ ਕਹਿਣ ਲੱਗ ਪੈਂਦਾ ਹੈ। ਚਿਤ ਮਹਿ ਚਿਤਵਤ ਆਵਤ ਸੋਈ, ਚਿਤ ਵਿੱਚ ਇਸੇ ਤਰ੍ਹਾਂ ਸੋਚਦਾ ਵਿਚਾਰਦਾ ਆਉਂਦਾ ਹੈ। ਪਾਰ ਬ੍ਰਹਮ ਗੁਰ ਅਮਰ ਜੇ ਹੋਈ, ਗੁਰੂ ਅਮਰਦਾਸ ਸਾਹਿਬ ਜੀ ਪਾਰਮਨ ਪਰਮੇਸ਼ਰ ਦਾ ਸਰੂਪ ਹਨ। ਮੋਕਹ ਰੂਪ ਸਿਆਮ ਦਿਖਰਾਵ ਹੈ, ਫਿਰ ਗੁਰੂ ਅਮਰਦਾਸ ਸਾਹਿਬ ਜੀ ਮੈਨੂੰ ਭਗਵਾਨ ਕ੍ਰਿਸ਼ਨ ਦੇ ਸਰੂਪ ਦੇ ਵਿੱਚ ਦਰਸ਼ਨ ਦੇਵਣ। ਚਤੁਰ ਭੁਜਾ ਮਨ ਮਾਲ ਸੁਹਾਵ ਹੈ, ਜਿਵੇਂ ਭਗਵਾਨ ਵਿਸ਼ਨ ਦੀਆਂ ਚਾਰ ਬਾਹਾਂ ਹੈ, ਇਸੇ ਤਰ੍ਹਾਂ ਬਨਵਾਲਾ ਜਿਹੜੀ ਹੈ ਗਲਦੇ ਵਿੱਚ ਪਾਈ, ਉਹਨਾਂ ਦੇ ਸੋਭਨੀਕ ਭਗਵਾਨ ਵਿਸ਼ਨੂੰ ਦੇ ਰੂਪ ਦੇ ਵਿੱਚ ਮੈਨੂੰ ਦਰਸ਼ਨ ਹੋਣੇ ਚਾਹੀਦੇ। ਮੁਰ ਉਰਕੀ ਸਰਦਾ ਕਰ ਪੂਰੀ, ਮੇਰੇ ਹਿਰਦੇ ਦੀ ਇਹੋ ਜਿਹੀ ਸਰਦਾ ਇੱਛਾ ਪੂਰੀ ਕਰਨ। ਤਰਸੋ ਸਭ ਤੈ ਮੂਰਤ ਰੂਰੀ, ਭਗਵਾਨ ਵਿਸ਼ਨੂੰ ਦੀ ਸਾਰਿਆਂ ਤੋਂ ਸੋਹਣੀ ਸ਼ਕਲ ਸੂਰਤ ਹੈ, ਉਹਦੇ ਮੈਂ ਦਰਸ਼ਨ ਕਰਾਂ। ਕੇਤਿਕ ਦਿਨ ਮੈਂ ਪਹੁੰਚੇ ਆਏ, ਇਸ ਤਰ੍ਹਾਂ ਦੀ ਇਸ਼ਾਰਾ ਕੇ ਕੁਝ ਕੁ ਦਿਨਾਂ ਵਿੱਚ ਆ ਪੁੱਜਿਆ ਹੈ। ਜੇਠਾ ਗੋਵਿੰਦ ਵਾਲ ਸੁਹਾਏ, ਇਸ ਵਿਆਸਾ ਨਦੀ ਤੇ ਅਸਥਾਨ ਦੇ ਕਿਨਾਰੇ ਗੋਵਿੰਦ ਵਾਲ ਸਾਹਿਬ ਸੋਭਨੀਕ ਹੈ। ਪ੍ਰਥਮਹਿ ਗਯੋ ਦੇਗ ਕੇ ਥਾਨਾ, ਸਭ ਤੋਂ ਪਹਿਲਾਂ ਜਿੱਥੇ ਲੰਗਰ ਵਾਲਾ ਸਥਾਨ ਹੈ ਚਲਿਆ ਗਿਆ। ਕਰਿਓ ਜਾਚ ਕੇ ਭੋਜਨ ਖਾਨਾ, ਲਾਂਗਰੀ ਗੁਰ ਸਿੱਖ ਤੋਂ ਮੰਗ ਕਰਕੇ ਭੋਜਨ ਛਕ ਲਿਆ ਹੈ। ਤ੍ਰਿਪਤ ਹੋਏ ਪੁਨ ਅੰਤਰ ਗਯੋ, ਐ ਤ੍ਰਿਪਤ ਹੋ ਕੇ ਲੰਗਰ ਵਿੱਚੋਂ ਫਿਰ ਗੁਰੂ ਮਹਾਰਾਜ ਦੇ ਦਰਬਾਰ ਵੱਲ ਅੰਦਰ ਗਿਆ ਹੈ। ਮਨ ਬਾਂਛਤ ਤਵ ਤਸ ਦਰਸ਼ਨ ਭਇਓ, ਜਿਵੇਂ ਮਨ ਚਾਹੁੰਦਾ ਸੀ ਉਹੇ ਜੇ ਦਰਸ਼ਨ ਨੂੰ ਭਗਵਾਨ ਵਿਸ਼ਨੂੰ ਵਿੱਚ ਹੋਏ ਹਨ। ਜਿਹੇ ਸਰੂਪ ਕੀ ਉਸਤਤ ਵੇਦ, ਜਿਸ ਸਰੂਪ ਦੀ ਵੀ ਜਿਹੜੇ ਵੇਦ ਹੈ ਉਸਤੀ ਕਰਦੇ ਹਨ। ਕਰਤ ਰਹਿਤ ਨਹਿ ਪਾਵਤ ਭੇਦ, ਸਾਰੇ ਬੇਦਸਤੀ ਕਰਦੇ ਨੇ ਫਿਰ ਵੀ ਭੇਦ ਨਹੀਂ ਪਾਉਂਦੇ ਹਨ। ਕਬਿਤ ਸੂਰਜ ਸੂਰਜ ਸਮਾਨ ਕੋਟ ਪ੍ਰਭਾ ਹੈ, ਮਹਾਨ ਤਨ ਸੂਰਜ ਦੇ ਸਮਾਨ, ਕਹਿੰਦੇ ਕਰੋੜਾਂ ਸੂਰਜਾਂ ਦੇ ਸਮਾਨ ਸਰੀਰ ਦੀ ਮਹਾਨ ਸੋਭਾ ਹੈ। ਸੋਭਨ ਹੈ ਸੀਸ ਦੁੱਤ ਬਾਹਨ ਅਜਾਨ ਕੀ, ਸੀਸ ਦੇ ਉੱਪਰ ਕਹਿੰਦੇ ਮੁਕਟ ਸੋਭ ਰਿਹਾ ਹੈ, ਤੇ ਜਿਹੜੀਆਂ ਬਾਹਨ ਕੀਏ ਬਾਹਾਂ ਅਜਾਨ ਗੋਡਿਆਂ ਤੱਕ ਲੰਮੀਆਂ ਹਨ, ਬੜੀ ਸੋਭਾ ਵਾਲੀਆਂ। ਕੰਬ ਗਰੀਬ ਲੋਚਨ ਤਰੀਛੇ, ਹਾਂ ਜਿਹੜੀ ਗਰਦਨ ਹੈ ਉਹ ਕਹਿੰਦੇ ਸੰਖ ਵਰਗੀ ਹੈ ਤੇ ਨੇਤਰ ਜਿਹੜੇ ਤਿੱਖੇ ਤੀਰਾਂ ਵਾਲੇ ਹਨ। ਤੀਛੇ ਬਾਨ ਮਾਨੋ ਤੀਖਣ ਹੈ ਨਾਸਕਾ ਮਹਾਨ ਸੁਖ ਦਾਨ ਕੀ। ਕੰਬ ਗਰੀਬ ਲੋਚਨ ਤਰੀਖੇ ਤੀਛੇ ਬਾਨ ਮਾਨੋ ਇੱਥੇ ਵਿਸਰਾਮ ਦਾ ਤੀਖਣ ਹੈ ਨਾਸਕ ਤਿੱਖੀਆਂ ਨਾਸਾਂ ਤਿੱਖਾ ਨੱਕ ਮਹਾਨ ਸੁਖ ਦੇਣ ਵਾਲੇ ਜੀ ਦਾ। ਅਰਧ ਪ੍ਰਵਾਲ ਲਾਲ ਸੁੰਦਰ ਵਿਸ਼ਾਲ ਪਾਲ। ਅਰਧ ਪ੍ਰਵਾਲ ਲਾਲ ਸੁੰਦਰ ਵਿਸ਼ਾਲ ਪਾਲ, ਜਿਹੜੇ ਪ੍ਰਵਾਲ ਜਿਵੇਂ ਮੂੰਗਾ ਹੁੰਦਾ ਨਾ ਇਹੋ ਜਿਹੇ ਕਹਿੰਦੇ ਲਾਲ ਬੁੱਲ ਹਨ, ਤੇ ਵਿਸ਼ਾਲ ਕੀ ਵੱਡਾ ਬੜਾ ਚੌੜਾ ਭਾਰ ਕੀ ਮੱਥਾ ਸੋਹਣਾ ਹੈ ਚੌੜਾ ਸੁੰਦਰ ਮੱਥਾ ਮਸਤਕ ਹੈ। ਕੁੰਡਲ ਕਪੋਲ ਪਰ ਡੋਲ ਚੰਚਲਾਨ ਕੀ। ਹਾਂ ਕਪੋਲ ਕੀ ਗੱਲਾਂ ਦੇ ਪਰ ਕੀ ਉੱਪਰ ਜਿਹੜੇ ਕੁੰਡਲ ਹਨ ਉਹ ਕਹਿੰਦੇ ਡੋਲ ਰਹੇ ਚੰਚਲ ਹੋ ਕੇ ਉਹ ਹਿਲਜੁਲ ਰਹੇ ਹਨ ਛੇਤੀ ਛੇਤੀ। ਕੁੰਤਲ ਸੁਲੀਨੇ ਢੀਲੇ ਛੂਟੇ ਹੈ ਛਬੀਲੇ। ਆ ਕੁੰਤਲ ਜਿਹੜੇ ਕੋਈ ਕੇਸ ਹਨ ਛੱਲੇਦਾਰ ਹਨ ਨੀਲੇ ਕਾਲੇ ਰੰਗ ਦੇ ਢਿੱਲੇ ਖੁੱਲੇ ਹੋਏ ਢਿੱਲੇ ਹਨ ਤੇ ਛੁੱਟੇ ਖੁੱਲੇ ਹੋਏ ਛਵੀ ਵਾਲੇ। ਚਟਕੀਲੇ ਪੱਟ ਪੀਲੇ ਫਹਿਰੀਲੇ ਬੇਗਵਾਨ ਕੀ। ਬੜੇ ਚਟਕੀਲੇ ਚੀਕਣੇ ਹਨ ਥੰਦੇ ਹਨ ਪੀੜੇ ਬਸਤਰ ਹਨ ਫਹਿਰੇਲੇ ਕਹਿੰਦੇ ਫਹਿਰ ਰਹੇ ਪਾਸੇ ਨੂੰ ਬੜੇ ਤੇਜ਼ੀ ਨਾਲ ਜਦੋਂ ਹਵਾ ਵਗਦੀ ਹੈ। ਕਬਿਤ ਪਦ ਅਰ ਬਿੰਦ ਛਬ ਬ੍ਰਿੰਦ ਹੈ ਬਿਲੰਦ ਮ੍ਰਿਦ। ਝਰਨਾ ਕਵਲਾਂ ਦੀ ਜਿਹੜੀ ਛਵੀ ਹੈ ਬਹੁਤ ਹੀ ਹੈ ਬੜੀ ਕੋਮਲ ਹੈ ਬੁਲੰਦ। ਆਨੰਦ ਕੇ ਕੰਧ ਹੈ ਮੁਕੰਦ ਨਿਜ ਦਾਸ ਕੇ। ਆਨੰਦੇ ਤਾਂ ਕੰਧ ਬਦਲ ਹੀ ਹੈ ਜਾਂ ਆਨੰਦੇ ਕੰਧ ਦਾਤੇ ਹਨ ਆਪਣੇ ਦਾਸਾਂ ਨੂੰ ਮੁਕਤੀ ਬਖਸ਼ਣ ਵਾਲੇ। ਆਂਗਰੀ ਸੋ ਮਿਲੇ ਨਖ ਜਾਲ ਹੈ ਬਿਮਲ ਕਲ। ਜਿਹੜੀਆਂ ਹੱਥਾਂ ਪੈਰੀਆਂ ਦੀਆਂ ਉਂਗਲੀਆਂ ਕਹਿੰਦੇ ਮਿੜੀਆਂ ਹੋਈਆਂ ਇੱਕੋ ਜਿਹੀਆਂ ਇਕੱਠੀਆਂ ਜੀਆਂ ਡੋਡੀ ਨੀਆਂ ਨਖ ਜਾਲ ਹੈ ਬਿਮਲ ਕਲ। ਜਿਹੜੇ ਨੌ ਸਮੂਹ ਹੈ ਉਹ ਵੀ ਉੱਜਲ ਹਨ ਚਿੱਟੇ ਹਨ ਬੜੇ ਸੁੰਦਰ। ਨੂਪਰ ਜਰਾਉਂ ਜੇ ਜਵਾਹਰ ਪ੍ਰਕਾਸ਼ ਕੇ। ਇਸ ਤਰ੍ਹਾਂ ਜਿਹੜੀਆਂ ਉਹ ਪੋਟੇ ਝਾਂਜਰਾਂ ਜੀਆਂ ਉਹਨਾਂ ਤੇ ਜਰਾਓ ਤੇ ਜਵਾਹਰ ਆਦਿਕ ਜੜਤ ਕੀਤੇ ਪ੍ਰਕਾਸ਼ ਰਹੇ। ਕੇਹਰ ਕੀ ਕੱਟ ਸੋ ਲਪੇਟੀ ਛਦਰ ਘੰਟ ਕਾ ਸੋ। ਸ਼ੇਰ ਵਰਗਾ ਲੱਕ ਹੈ ਤੇ ਉਸਦੇ ਨਾਲ ਕਹਿੰਦੇ ਤੜਾਗੀ ਲਪੇਟੀ ਹੋਈ ਹੈ ਘੁੰਗਰੂਆਂ ਵਾਲੀ। ਤਿਰਵਲੀ ਉਰਦ ਉਰ ਆਯੁਤ ਬਿਲਾਸ ਕੈ। ਜਿਹੜਾ ਪੇਟ ਉਹਦੇ ਤਿੰਨ ਵਲਜੇ ਪੈ ਰਹੇ ਹੈ ਜਿਹੜੀ ਛਾਤੀ ਹੈ ਬੜੀ ਕਹਿੰਦੇ ਚੌੜੀ ਹੈ ਆਨੰਦ ਦੇਣ ਵਾਲੀ। ਚੰਦਰਮਾ ਉਜਾਸ ਕੇ ਸਮਾਨ ਰਹਿ ਪਾਸ ਕੇ। ਚੰਦਰਮਾ ਦਾ ਉਜਾਸ ਕੀ ਪ੍ਰਕਾਸ਼ ਹੁੰਦਾ ਉਹਦੇ ਸਮਾਨ ਕਹਿੰਦੇ ਭਾਸ ਰਹੇ ਪ੍ਰਤੀਤ ਹੋ ਰਹੇ ਦਿਸ ਰਹੇ। ਬਦਨ ਸੁਖ ਰਾਸ ਕੇ ਸੁਹਾਇਓ ਤ੍ਰਾਸ ਨਾਸ ਕੇ। ਮੁੱਖ ਕਹਿੰਦੇ ਸੁਖਾਂ ਦੇ ਖਜ਼ਾਨੇ ਭਗਵਾਨ ਦਾ ਜੋ ਦਾਸਾਂ ਦੇ ਦਰ ਨੂੰ ਨਾਸ ਕਰਨ ਵਾਲੇ। ਕਬਿਤ ਦਿਜ ਪਦ ਚਿੰਨ ਬਰ ਬਨ ਮਾਲ ਹੈ ਵਿਸ਼ਾਲ ਗਰ। ਇਸ ਭਗਵਾਨ ਦੇ ਕਹਿੰਦੇ ਬੱਖੀ ਦੇ ਵਿੱਚ ਭਿਰਕੂ ਦੇ ਪੈਰ ਦਾ ਚਿੰਨ ਹੈ ਲੱਤੀ ਵਾਰੀ ਨਿਸ਼ਾਨੀ ਹੈ ਤੇ ਗਲ ਦੇ ਵਿੱਚ ਬੜੀ ਬਨਾਂ ਦੀ ਮਾਲਾ ਫੁੱਲਾਂ ਦੀ ਮਾਲਾ ਲੰਮੀ ਸਾਰੀ ਪਾਈ ਹੋਈ। ਚਤੁਰ ਭੁਜਾਨ ਗਹਿਓ ਗਦ ਅਰ ਬਿੰਦ ਹੈ। ਹਾਂ ਜਿਸ ਭਗਵਾਨ ਦੀਆਂ ਚਾਰ ਬਾਹਾਂ ਹਨ ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਹੱਥਾਂ ਬਾਹਾਂ ਹੱਥ ਵਿੱਚ ਕਹਿੰਦੇ ਉਹ ਕਬਲ ਫੁੱਲ ਫੜਿਆ ਹੋਇਆ ਹੈ। ਸੰਖ ਚੱਕਰ ਬਕਰ ਧਰੇ ਚੰਦਨ ਚਰਚ ਕਰੇ। ਦੂਜੇ ਹੱਥ ਵਿੱਚ ਸੰਖ ਧਾਰਨ ਕੀ ਜਾ, ਤੀਜੇ ਵਿੱਚ ਸੁਦਰਸ਼ਨ ਚੱਕਰ ਟੇਢਾ ਜਾ ਧਾਰਨ ਕੀਤਾ ਹੈ। ਅੰਗਦ ਸਮੇਤ ਭੁਜ ਦੰਡ ਸੋ ਬਿਲੰਦ ਹੈ। ਚੰਦਨ ਛਿੜਕਿਆ ਹੋਇਆ ਹੈ ਇਸ ਤਰ੍ਹਾਂ ਕਹਿੰਦੇ ਅੰਗਦ ਬੋਟੇ ਜੇ ਪਾਏ ਦੇ ਸਮੇਤ ਦੌੜੇ ਹਨ ਬੜੇ ਭਾਰੀ ਮਹਾਨ। ਕੰਧ ਹੈ ਉਤੰਗ ਅੰਗ ਅੰਗ ਬਿਖੈ ਸਿੰਧ ਜੇ ਜੇ। ਕੰਧ ਜਿਹੜੇ ਮੋਢੇ ਵਿੱਚ ਹਨ ਅੰਗ ਅੰਗ ਦੀਆਂ ਜਿਹੜੀਆਂ ਸੰਧਿਆਂ ਦੀਆਂ ਜੋੜ ਹਨ। ਮਾਸਲ ਕਠੋਰ ਸਭ ਬ੍ਰਿਜ ਕੇ ਮਨਿੰਦ ਹੈ। ਜਿਹੜੀਆਂ ਮਛਲੀਆਂ ਬੜੀਆਂ ਸਖਤ ਜੀਆਂ ਹਨ, ਜਿਵੇਂ ਬੱਜਰ ਸ਼ਾਸਤਰ ਹੁੰਦਾ ਸਖਤ, ਉਹਦੇ ਮਨਿੰਤਲ ਹਸੈ ਮੰਦ ਮੰਦ ਹੈ ਉਪਾਵਤ ਆਨੰਦ ਹੈ। ਐਸੇ ਸਰੂਪ ਵਿੱਚ ਭਗਵਾਨ ਕਹਿੰਦੇ ਹੌਲੀ ਹੌਲੀ ਥੋੜਾ ਥੋੜਾ ਹੱਸ ਰਹੇ, ਬੜਾ ਆਨੰਦ ਪਾ ਰਹੇ ਹੈ। ਅਨੰਦ ਜਗ ਬੰਦ ਹੈ ਮੁਕੰਦ ਸ੍ਰੀ ਗੋਬਿੰਦ ਹੈ। ਇਸ ਤਰ੍ਹਾਂ ਆਨੰਦ ਸਥਿਤੀ ਯੋਗ ਹੈ, ਸੰਸਾਰ ਦੇ ਨਮਸਕਾਰ ਯੋਗ ਹੈ, ਮੁਕਤੀ ਦਾਤੇ ਸਵਾਏ ਮਾਨ ਗੋਬਿੰਦ ਜੀ ਹਨ। ਦੋਹਰਾ ਅਪਰ ਸੁੰਦਰਤਾ ਪ੍ਰਭੂ ਕੀ, ਭਗਵਾਨ ਦੀ ਹੋਰ ਜਿਹੜੀ ਸੁੰਦਰਤਾ ਆਈ ਹੈ। ਵਰਨ ਸਕੈ ਅਸ ਕੌਣ, ਐਸਾ ਕੌਣ ਕੋਈ ਕਵੀ ਹੈ ਜੋ ਕਥਨ ਕਰ ਸਕੇ। ਕੋਟ ਕਾਮ ਕੋਟ ਕਾਮ ਸੱਸ ਸੂਰ ਕੀ, ਇਹਦੇ ਕਰੋੜਾਂ ਜਿਹੜੇ ਕਾਮ ਹੈ, ਕਰੋੜਾਂ ਜਿਹੜੇ ਚੰਦਰਮਾ ਸੂਰਜ ਹਨ। ਸਮਤਾ ਨਾਹਿਨ ਤੌਣ, ਉਹਨਾਂ ਦੀ ਵੀ ਕਹਿੰਦੇ ਭਗਵਾਨ ਦੇ ਸੋਹਣੇ ਸਰੂਪ ਦੇ ਸਮਾਨ ਬਰਾਬਰੀ ਨਹੀਂ ਹੋ ਸਕਦੀ, ਤੁਲਤਾ ਨਹੀਂ ਹੋ ਸਕਦੀ। ਚੌਪਈ ਮਾਈ ਦਾਸ ਵੈਸ਼ਨੋ ਦੇਖ, ਮਾਈ ਦਾਸ ਕਹਿੰਦੇ ਭਗਵਾਨ ਐਦਾ ਐਸਾ ਸਰੂਪ ਦੇਖ ਕੇ, ਤਨ ਮਨ ਕੀ ਸੁਧ ਰਹੀ ਨ ਸੇਖ, ਤਨ ਤੇ ਮਨ ਦੀ ਕਹਿੰਦੇ ਸੇਖ, ਬਾਕੀ ਕੋਈ ਹੋਸ਼ ਬੋਚੀ ਰਹੀ ਹੈ, ਦਰਸ਼ਨ ਦੇਖ ਕੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਇਸ ਰਸ ਹੋ ਗਿਆ ਹੈ। ਹੇਰ ਸਰੂਪ ਮਸਤ ਹੋਏ ਰਹਿਓ, ਆ ਭਗਵਾਨ ਦੇ ਸਰੂਪ ਨੂੰ ਵੇਖ ਕੇ ਮਾਈ ਦਾਸ ਤਾਂ ਮਸਤੀ ਹੋ ਰਿਹਾ ਹੈ। ਕੋ ਬਿਦ ਮੁਖ ਤੇ ਜਾਤ ਨਾ ਕਹਿਓ, ਇਸੇ ਤਰ੍ਹਾਂ ਮੁਖ ਤੋਂ ਕੋਈ ਬਚਨ ਨਹੀਂ ਕੀਤਾ ਜਾ ਰਿਹਾ, ਕਿਹਾ ਜਾ ਰਿਹਾ ਹੈ। ਮੁਦਰਿਤ ਕਰੇ ਬਿਲੋਚਨ ਜਬ, ਕਹਿੰਦੇ ਦਰਸ਼ਨ ਜੇ ਕਰਕੇ ਨੇਤਰ ਜੇ ਬੰਦ ਕੀਤੇ, ਅੰਤਰ ਪਿਖਿਓ ਰੂਪ ਸੋ ਤਬ, ਉਹ ਵੀ ਜਿਹੜਾ ਭਗਵਾਨ ਦਾ ਸਰੂਪ ਆਪਣੇ ਅੰਦਰ ਹਿਰਦੇ ਵਿੱਚ ਵੇਖਿਆ ਹੈ। ਕਿਤਕ ਬਾਰ ਨਹਿ ਨੈਣ ਉਗਾਰੇ, ਕੁਝ ਕੁ ਸਮੇਂ ਤੱਕ ਤਾਂ ਮਾਈ ਦਾਸ ਨੇ ਨੇਤਰ ਖੋਲੇ ਹੀ ਨਹੀਂ। ਔਰ ਮਹਿ ਮੂਰਤ ਥਿਰਿਓ ਨਿਹਾਰੇ, ਇਸ ਤਰ੍ਹਾਂ ਕਹਿੰਦੇ ਉੱਥੇ ਟਿਕਿਆ ਹੋਇਆ ਹਿਰਦੇ ਵਿੱਚ ਹੀ ਭਗਵਾਨ ਦੀ ਸੂਰਤ ਨੂੰ ਦੇਖ ਰਿਹਾ ਹੈ। ਬਹਰ ਬਿਲੋਚਨ ਖੋਲੇ ਜਬ, ਜਦੋਂ ਕੁਝ ਸਮੇਂ ਤੋਂ ਬਾਅਦ ਮਾਈ ਦਾਸ ਨੇ ਨੇਤਰ ਜੇ ਖੋਲਣਾ ਕੀਤੇ, ਸਿੱਖ ਸ੍ਰੀ ਅਮਰ ਰੂਪ ਨਰ ਤਬ, ਫਿਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੋਹਣੇ ਸਰੂਪ ਦੇ ਵਿੱਚ ਵੇਖ ਰਿਹਾ, ਨਰ ਰੂਪ ਵਿੱਚ ਤੱਕ ਰਿਹਾ ਹੈ। ਸਤਿਗੁਰ ਨੇ ਨਿਜ ਰੂਪ ਬਣਾਇਓ, ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੀ ਆਸਾ ਪੂਰੀ ਕਰਨ ਵਾਸਤੇ ਆਪਣਾ ਜਿਹੜਾ ਸਰੂਪ ਸੀ ਉਹ ਪਹਿਲੇ ਵਾਲਾ ਬਣਾ ਲਿਆ, ਪਹਿਲਾਂ ਭਗਵਾਨ ਦੇ ਰੂਪ ਵਿੱਚ ਦਰਸ਼ਨ ਦੇ ਦਿੱਤੇ। ਪਾਂਛਤ ਚਿੱਤ ਸੋ ਤਿਸੈ ਦਿਖਾਇਓ, ਉਹ ਚਿੱਤ ਵੇਚਾਂ ਦਾ ਸੀ ਵੀ ਜੇ ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਰੂਪ ਹੈ, ਫਿਰ ਮੈਨੂੰ ਵਿਸ਼ਨੂੰ ਦੇ ਸਰੂਪ ਵਿੱਚ ਦਰਸ਼ਨ ਦੇਣ ਉਹ ਦੇ ਦਿੱਤੇ। ਨਿਕਟ ਹਕਾਰਿਓ ਮਾਈ ਦਾਸ, ਉਸ ਤੋਂ ਬਾਅਦ ਮਹਾਰਾਜ ਨੇ ਆਵਾਜ਼ ਮਾਰ ਕੇ ਨਾ ਮਾਈ ਦਾਸ ਨੂੰ ਕੋਲ ਸੱਦ ਲਿਆ, ਆਵੋ ਭਗਤ ਬੈਠੀਏ ਪਾਸ, ਆਵੇ ਪਰਮੇਸ਼ਰ ਦੇ ਭਗਤਾਂ ਸਾਡੇ ਕੋਲ ਬੈਠ ਜਾਈਏ। ਸੁਨਤ ਬੈਨ ਚਰਨਨ ਪਰ ਪਰਿਓ, ਗੁਰੂ ਮਹਾਰਾਜ ਦੇ ਬਚਨ ਸੁਣ ਕੇ ਤੇ ਚਰਨਾਂ ਤੇ ਟਹਿ ਪਿਆ ਹੈ। ਸ੍ਰੀ ਗੁਰ ਨਿਜ ਕਰ ਮਸਤਕ ਧਰਿਓ, ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਜਿਹੜਾ ਹੱਥ ਹੈ ਇਹਦੇ ਮੱਥੇ ਤੇ ਰੱਖ ਦਿੱਤਾ ਹੈ। ਰੁਚਰ ਪ੍ਰਸ਼ੰਸਾ ਕਰਬੇ ਲਾਗਿਓ, ਪਰ ਫਿਰ ਤਾਂ ਸੋਹਣੀ ਉਹ ਸਤੀ ਕਰਨ ਲੱਗ ਪਿਆ ਹੈ। ਗੁਰ ਕਿਰਪਾਲ ਕੇ ਪਗ ਅਨੁਰਾਗਿਓ, ਅਮਰਦਾਸ ਸਾਹਿਬ ਦਿਆਲੂ ਕਿਰਪਾਲੂ ਦੇ ਚਰਨਾਂ ਦਾ ਪ੍ਰੇਮੀ ਹੋ ਗਿਆ। ਧੰਨ ਧੰਨ ਸਤਿਗੁਰ ਗਤ ਦਾਨੀ, ਕਹਿਣ ਲੱਗਾ ਹੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਮੁਕਤੀ ਦੇਣ ਵਾਲੇ ਆਪ ਧੰਨ ਹੋ ਧੰਨ ਹੋ। ਕਲ ਮਹਿ ਕਰਹੋ ਉਧਾਰਨ ਪ੍ਰਾਣੀ, ਇਹ ਤਾਂ ਮਹਾਰਾਜ ਕਲਯੁਗ ਦੇ ਵਿੱਚ ਪ੍ਰਾਣਾਂ ਪ੍ਰਾਣਾਂ ਧਾਰੀ ਜੀਵਾਂ ਦਾ ਉਧਾਰ ਕਰ ਰਹੇ ਹੋ। ਭੁਜੰਗ ਛੰਦ ਨਮੋ ਦੀਨ ਦਿਆਲੰ, ਨਾ ਆਦੰ ਨਾ ਅੰਤੰ, ਇਹ ਦੀਨਾਂ ਤੇ ਦਿਆਲਤਾ ਕਰਨ ਵਾਲੇ ਨਵੇਂ ਸ਼ਿਕਾਰ ਹੈ, ਆਪ ਜੀ ਦਾ ਮਹਾਰਾਜ ਕੋਈ ਸਰੂਪ ਦਾ ਆਦ ਅੰਤ ਨਹੀਂ ਹੈ। ਅਗਾਧੰ ਅਬਾਦੰ ਰਚੈ ਸਰਬ ਜੰਤੰ, ਆਪ ਹਾਥ ਅਗਾਧ ਹਾਥ ਤੋਂ ਰਹਿਤ ਨਾਸਤ ਰਹੇ ਤੋਂ ਸਾਰੇ ਜੀਵਾਂ ਨੂੰ ਤੁਸੀਂ ਰਚਦੇ ਹੋ ਬਣਾਉਣ ਵਾਲੇ ਹੋ। ਤੁਸੀਂ ਲੋਕ ਚੌਦਾਂ ਰਚੇ ਧਾਰ ਲੀਲਾ। ਗੁਰੂ ਅਮਰਦਾਸ ਸਾਹਿਬ ਜੀ, ਤੁਸੀਂ ਤਾਂ ਪਰਮੇਸ਼ਰ ਰੂਪ ਹੈ, ਤੁਸੀਂ 14 ਲੋਕਾਂ ਦੇ ਰਚਨਾ ਕੀਤੇ, ਲੀਲਾ ਧਾਰੀ ਲੀਲਾ ਕੀਤੀ ਹੈ। ਪਰਮੇਸ਼ਰ ਸਭੈ ਮੈਂ ਅਲੇਪੰ ਸੋ ਮੀਲਾ। ਮਹਾਰਾਜ ਚੈਤਨ ਰੂਪ ਸੱਤਾ ਰੂਪ ਹੋ ਕੇ ਸਾਰਿਆਂ ਵਿੱਚ ਪ੍ਰਵੇਸ਼ ਹੋ ਰਹੇ ਹੋ ਤੇ ਨਿਰਲੇਪ ਵੀ ਹੋ ਤੇ ਸਾਰਿਆਂ ਵਿੱਚ ਮੀਲਾ ਮਿਲ ਵੀ ਰਹੇ ਹੋ। ਮਹਾਬੀਜ ਬੀਜੰ ਬਿਥਾਰੈ ਬਿਥਾਰਾ। ਆ ਮਹਾਨ ਕਹਿੰਦੇ ਬੀਜ ਰੂਪ ਹੋ, ਵੱਡੇ ਮੂਲ ਰੂਪ ਹੋ ਤੇ ਬੜੇ ਵਿਸਥਾਰ, ਵੱਡੇ ਵਿਸਥਾਰ ਵਾਲਿਆਂ ਵਿੱਚੋਂ ਵੱਡੇ ਵਿਸਥਾਰ ਵਾਲੇ ਹੋ। ਤੁਸੀਂ ਏਕ ਮੂਲੰ ਜਗੰ ਸੰਗ ਸਾਖ ਸਾਰਾ। ਤੁਸੀਂ ਮਾਰਾ ਇੱਕ ਮੁੱਢ ਰੂਪ ਹੋ, ਜਿੰਨਾ ਸਾਰਾ ਸੰਸਾਰ ਗਟਾਣੇ ਟਾਣੀਆਂ ਵਾਂਗ ਹੈ। ਉਪਾਵੈ ਤੁਸੀਂ ਫੇਰ ਪਾਲੈ ਸੰਘਾਰੈ। ਮਹਾਰਾਜ ਸੰਸਾਰ ਬਿਰਸ਼ ਨੂੰ ਪੈਦਾ ਕਰਦੇ ਹੋ, ਫਿਰ ਪਾਲਦੇ ਹੋ, ਫਿਰ ਖਤਮ ਵੀ ਕਰ ਦਿੰਦੇ ਹੋ। ਸੰਕੋਚੈ ਸਭੈ ਦ੍ਰਿਸ਼ਟ ਮਾਨੰ ਪਸਾਰੈ। ਮਹਾਰਾਜ ਦਿਸਣ ਵਾਲਾ ਪਸਾਰਾ, ਇਹਨੂੰ ਤੁਸੀਂ ਮਹਾਂਪਰਲੋਂ ਵਜੇ ਸੰਕੋਚ ਵੀ ਲੈਂਦੇ ਹੋ। ਲਖੈ ਨਾਹ ਕੋਈ ਅਕਾਰੰ ਕਿਤੋ ਹੈ। ਕਿਤਨਾ ਕੁ ਵੱਡਾ ਆਪ ਜੀ ਦਾ ਆਕਾਰ ਹੈ, ਉਹਨੂੰ ਕੋਈ ਜਾਣ ਨਹੀਂ ਸਕਦਾ ਹੈ। ਤੁਸੀਂ ਆਪ ਜਾਣੈ ਗਤੀ ਮੈਂ ਜਿਤੋ ਹੈ। ਜਿਤਨਾ ਕੁ ਮਹਾਰਾ ਆਪ ਅਵਸਥਾ ਵਿੱਚ ਗਤੀ ਰੀਤੀ ਵਿੱਚ ਹੋ, ਉਸ ਨੂੰ ਤੁਸੀਂ ਆਪ ਹੀ ਜਾਣਦੇ ਹੋ। ਰਚੇ ਪੰਚ ਭੂਤੰ ਰਖੀ ਕੀ ਜੇ ਸਾਰੀ। ਜਿਹੜੇ ਪੰਜ ਤੱਤ ਪਹਿਲਾਂ ਤੁਸੀਂ ਰਚੇ ਹੈ, ਹੋਰ ਇਹਨਾਂ ਦੁਆਰਾ ਜਿਹੜੀਆਂ ਗਿਆਨ ਤੇ ਕਰਮ ਇੰਦਰੀਆਂ ਸਾਰੀਆਂ ਤੁਸੀਂ ਰਚੀਆਂ ਹਨ। ਕਰੀ ਖਾਨ ਚਾਰੀ ਅਨੇਕਾਂ ਪ੍ਰਕਾਰੀ। ਇਸੇ ਤਰ੍ਹਾਂ ਜਿਹੜੀਆਂ ਚਾਰ ਖਾਣੀਆਂ ਤੁਸੀਂ ਕੀਤੀਆਂ, ਉਹਦੇ ਵਿੱਚ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਕਿਸਮਾਂ ਦੇ ਤੁਸੀਂ ਇਹ ਰਚ ਦਿੱਤੇ ਹੈ। ਕਿਰਪਾ ਧਾਰ ਜਾ ਕੋ ਕਰੋ ਦਾਨ ਨਾਮ। ਕਿਰਪਾ ਧਾਰ ਕੇ ਜੀਰਾ ਜੀਰੇ ਤਾਈ ਆਪ ਜੀ ਨਾਮ ਦਾ ਦਾਨ ਦੇਣਾ ਕਰਦੇ ਹੋ। ਰਟੈ ਨੀਤ ਸੋਈ ਪਰੈ ਤੋਹ ਸਾਮ। ਮਹਾਰਾਜ ਤੁਹਾਡੀ ਸ਼ਰਨ ਵਿੱਚ ਪੈ ਕੇ ਨਾਮ ਨੂੰ ਉਚਾਰਨ ਕਰੀ ਜਾਂਦਾ ਹੈ। ਤਜੈ ਦੇਹ ਹੰਤਾ ਲਖੈ ਸੋ ਨਿਰਾਲਾ। ਮਨੁੱਖ ਦੇਹ ਹੰਗਤਾ ਛੱਡ ਦਿੰਦਾ ਹੈ, ਆਪਣੇ ਆਪ ਨੂੰ ਕਹਿੰਦੇ ਸਰੀਰ ਤੋਂ ਨਿਰਾਲਾ ਵੱਖਰਾ ਸਮਝਦਾ ਜਾਣਦਾ ਹੈ। ਲੱਗੈ ਮੀਠ ਭਾਣਾ ਰਹੰਤੋ ਸੁਖਾਲਾ। ਜਿਹਦਾ ਭਾਣਾ ਹੁਕਮ ਨੂੰ ਮਿੱਠਾ ਪਿਆਰਾ ਸੁਖਦਾਈ ਲੱਗਦਾ ਤੇ ਸੁਖਾਲਾ ਰਹਿੰਦਾ ਹੈ। ਲਖੈ ਮੀਤ ਤੋਹੀ ਸਰੈ ਕਾਜ ਸਾਰੇ। ਜਿਹੜਾ ਮਹਾਰਾਜ ਤੁਹਾਨੂੰ ਲੋਕ ਪ੍ਰਲੋਕ ਦਾ ਮਿੱਤਰ ਜਾਣ ਲੈਂਦਾ, ਉਹਦੇ ਸਾਰੇ ਕਾਜ ਪੂਰੇ ਹੋ ਜਾਂਦੇ। ਅਨੇਕਾਂ ਮੈਂ ਏਕ ਤੋਹੀ ਨਿਹਾਰੇ। ਅਨੇਕਾਂ ਵਿੱਚ ਇੱਕ ਮਹਾਰਾਜ ਤੁਸੀਂ ਹੀ ਦੇਖੇ ਜਾਂਦੇ ਹੋ। ਤੁਸੀਂ ਦੀਨ ਬੰਧੂ ਦਇਆ ਸਿੰਧ ਸਵਾਮੀ। ਮਹਾਰਾਜ ਗਰੀਬਾਂ ਦੇ ਬੰਧੂ ਪਿਆਰੇ ਹੋ, ਤੁਸੀਂ ਦਇਆ ਦੇ ਸੁੰਦਰ ਹੋ ਸਵਾਮੀ ਜੀ। ਉਧਾਰੈ ਲਖੈ ਦਾਸ ਪ੍ਰੇਮੀ ਅਕਾਮੀ। ਦਾਸ ਨੂੰ ਪ੍ਰੇਮੀ ਤੇ ਕਾਮਨਾ ਤੋਂ ਨਿਰਸ਼ ਜਾਣਦੇ, ਉਸ ਵੇਲੇ ਉਧਾਰ ਕਰ ਦਿੰਦੇ ਹੋ। ਮਹਾਰਾਜ ਰਾਜਾ ਪ੍ਰਤਾਪੰ ਬਿਰਾਜੈ। ਤਾਂ ਜਿਹੜੇ ਰਾਜੇ ਮਹਾਰਾਜੇ ਉਹਨਾਂ ਦੇ ਉੱਪਰ ਵੀ ਆਪ ਜੀ ਦਾ ਤ੍ਰੇਜ ਪ੍ਰਤਾਪ ਬਿਰਾਜਮਾਨ ਹੈ, ਸਜਮਨ ਹੈ। ਤੁਸੀਂ ਸਰਬ ਕੇ ਸੀਸ ਪੈ ਏਕ ਛਾਜੈ। ਸਾਰਿਆਂ ਦੇ ਸੀਸ ਦੇ ਉੱਪਰ ਮਹਾਰਾਜ ਉਹ ਸਜ ਰਹੇ ਹੋ, ਬਿਰਾਜ ਰਹੇ ਹੋ। ਘਨਾ ਆਨੰਦ ਗਿਆਨ ਮਲਿੰਦਾ ਨਾ ਕੋਈ। ਆਪ ਤਾਂ ਇੱਕ ਰਸ ਕਹਿੰਦੇ ਗਿਆਨ ਸਰੂਪ ਹੈ, ਆਪ ਜੀ ਦੇ ਸਦਰ ਤੁਲ ਕੋਈ ਹੈ ਹੀ ਨਹੀਂ। ਕਲੀ ਦੇਹ ਧਾਰਿਓ ਕਲਾ ਸਰਬ ਗੋਈ। ਕਲਯੁਗ ਦੇ ਵਿੱਚ ਸਰੀਰ ਨੂੰ ਧਾਰਨ ਕੀਤਾ ਹੋਇਆ ਹੈ ਤੇ ਸਾਰੀਆਂ ਸ਼ਕਤੀਆਂ ਨੂੰ ਆਪ ਜੀ ਨੇ ਗੁਪਤ ਕੀਤਾ ਹੋਇਆ। ਗੁਰੂ ਰੂਪ ਹੋਏ ਤ੍ਰਿਤੀ ਥਾਨ ਸੋਹੈ। ਆਪ ਕਹਿੰਦੇ ਗੁਰੂ ਸਰੂਪ ਹੋਏ ਹੋਏ ਹੈ, ਗੁਰੂ ਨਾਨਕ ਸਾਹਿਬ ਜੀ ਦੇ ਤੀਜੇ ਸਥਾਨ ਤੇ ਸੋਭ ਹੋ ਰਹੇ ਹੋ। ਅਸੰਖ ਉਧਾਰੇ ਬਣੇ ਦਾਸ ਜੋ ਹੈ। ਜੋ ਵੀ ਆਪ ਜੀ ਦੇ ਮਹਾਰਾ ਦਾਸ ਬਣ ਗਏ ਉਹਨਾਂ ਸੰਖਾਣ ਗਿਣਤਾ ਦਾ ਉਧਾਰ ਕਰ ਦਿੱਤਾ। ਨਈ ਰੀਤ ਸਿੱਖੀ ਬਿਥਾਰੀ ਉਧਾਰੀ। ਗੁਰੂ ਅਮਰਦਾਸ ਸਾਹਿਬ ਜੀ ਨਵੀਂ ਰੀਤੀ ਸਿੱਖੀ ਦੀ ਆਪ ਜੀ ਨੇ ਬੜੀ ਲਾਰੀ ਸ੍ਰੇਸ਼ਟ ਕੀਏ ਬਥਾਰੀ ਫੈਲਾਈ ਹੈ, ਲਈ ਧਾਰ ਜਾਹੀ ਭਏ ਦੁਖਿਆ ਪਾਰੀ। ਜਿਨ੍ਹਾਂ ਨੇ ਸਿੱਖੀ ਧਾਰ ਲਈ ਹੈ ਉਹ ਕਹਿੰਦੇ ਦੁੱਖਾਂ ਤੋਂ ਪਾਰ ਹੋ ਗਏ ਹਨ। ਸਦਾ ਜੈ ਸਦਾ ਜੈ ਸਦਾ ਜੈ ਗੁਸਾਈ। ਇਸ ਕਰਕੇ ਹੇ ਗੁਰੂ ਅਮਰਦਾਸ ਸਾਹਿਬ, ਜਗਤ ਦੇ ਮਾਲਕ ਪਰਮੇਸ਼ਰ ਆਪ ਜੀ ਦੀ ਸਦਾ ਜੈ ਹੋਵੇ, ਸਦਾ ਫਤਿਹ ਹੋਵੇ। ਮਨ ਬਾਣੀ ਸ਼੍ਰੀ ਕਰਕੇ ਜੈ ਹੋਵੇ। ਮਾਇਆ ਕੀਨ ਮੋਪੈ ਸੋ ਲੀਨ ਬਚਾਈ। ਇਹ ਮੇਰੇ ਉੱਪਰ ਮਹਾਰਾ ਤੁਸੀਂ ਬੜੀ ਮਿਹਰ ਕੀਤੀ ਹੈ, ਮੈਨੂੰ ਮਹਾਰਾ ਬਚਾ ਲਿਆ ਹੈ। ਗੋਬਿੰਦੇ ਮੁਕੰਦੇ ਆਨੰਦੇ ਅਨੂਪੇ। ਹੇ ਗੋਬਿੰਦ ਰੂਪ, ਹੇ ਮੁਕਤੀ ਦਾਤਾ, ਹੇ ਆਨੰਦ ਸਰੂਪ, ਹੇ ਉਪਮਾ ਤੋ ਰਹਿਤ। ਨਮਸਤੰ ਨਮਸਤੰ ਸਮਸਤੰ ਸਰੂਪੇ। ਸਾਰਿਆਂ ਸਰੂਪਾਂ ਨੂੰ ਆਪ ਜੀ ਦੇ ਮਾਰਾ ਨਮਸਕਾਰ ਹੈ, ਨਮਸਕਾਰ ਹੈ। ਦੋਹਰਾ ਇਸ ਪ੍ਰਕਾਰ ਕੀ ਉਸਤਤ ਕਰੀ। ਇਸ ਤਰ੍ਹਾਂ ਮਾਈ ਦਾਸ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਉਸਤਤੀ ਕੀਤੀ। ਹਰਖਤ ਮਾਈ ਦਾਸ ਫਿਰ ਬੜਾ ਚਿੱਤ ਵਿੱਚ ਖੁਸ਼ ਹੋ ਰਿਹਾ ਹੈ। ਭਇਓ ਨਿਹਾਲ ਵਿਸਾਲ ਹੀ। ਹਾਂ, ਬਹੁਤਾ ਨਿਹਾਲੋ ਨਿਹਾਲ ਹੋ ਗਿਆ। ਪੂਰਨ ਪ੍ਰੇਮ ਪ੍ਰਕਾਸ਼, ਪੂਰਨ ਜਿਹੜਾ ਪ੍ਰੇਮ ਹਿਰਦੇ ਅੰਦਰ ਪ੍ਰਗਟ ਹੋਏ ਆਇਆ। ਚੌਪਈ ਹੇ ਪ੍ਰਭ ਜੇ ਪ੍ਰਸੰਨ ਮੁਝ ਪਰ ਹੋ। ਕਹਿਣ ਲੱਗਾ ਹੇ ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਜੀ, ਜੇ ਕਰਕੇ ਮੇਰੇ ਉੱਪਰ ਤੁਸੀਂ ਪ੍ਰਸੰਨ ਹੋ ਨਾ। ਰਾਖੋ ਚਰਨ ਕਮਲ ਰਜ ਕਰ ਹੋ। ਫਿਰ ਮੈਂ ਮਹਾਰਾ ਆਪਣੇ ਚਰਨਾ ਕਮਲਾਂ ਦੇ ਵਿੱਚ ਮੈਨੂੰ ਧੂੜ ਬਣਾ ਕੇ ਰੱਖਣਾ ਕਰੋ। ਨਿਤ ਦਰਸ਼ਨ ਮੈਂ ਤੁਮਰੋ ਪਾਉ। ਮਹਾਰਾ ਤੁਹਾਡੀ ਹਜ਼ੂਰੀ ਤੁਹਾਡੇ ਚਰਨਾਂ ਵਿੱਚ ਰਹਿ ਕੇ ਹਮੇਸ਼ਾ ਮੈਂ ਦਰਸ਼ਨ ਪਾਵਾਂਗਾ। ਜਨਮ ਜਨਮ ਕੇ ਭਰਮ ਮਿਟਾਓ। ਹਾਂ, ਜਨਮਾਂ ਜਨਮਾਂ ਦੇ ਜਿਹੜੇ ਪੰਥਾਂ ਦੇ ਭਰਮ ਪਏ ਉਹ ਮੈਂ ਸਾਰੇ ਮਿਟਾ ਲਵਾਂਗਾ। ਸੁਣ ਸ੍ਰੀ ਅਮਰ ਪ੍ਰਸੀਦਤ ਭਏ। ਮਾਈ ਦਾਸ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਹੋ ਗਏ। ਮੁਸਕਾਵਤ ਮੁਖ ਸੁਖ ਕੋ ਦਏ। ਮੁਖੋਂ ਹੱਸਦੇ ਹੋਏ ਨੂੰ ਸੁਖ ਬਖਸ਼ਿਆ ਹੈ। ਬਚਨ ਕਹਿਓ ਸੁਣ ਮਾਈ ਦਾਸ। ਮਾਈ ਦਾਸ ਸੁਣ ਲਾ, ਇਉਂ ਬਚਨ ਕਿਹਾ ਆਪ ਜੀ ਨੇ। ਅਬ ਤੂੰ ਰਹੋ ਹਮਾਰੇ ਪਾਸ। ਗਾਵੇ ਤੂੰ ਹੁਣ ਸਾਡੇ ਕੋਲ ਹੀ ਜ਼ਿੰਦਗੀ ਭਰ ਲੈ। ਪ੍ਰਭ ਕੋ ਦਰਸ਼ਨ ਇਹ ਥਾਂ ਪਾਇਸ। ਪਰਮੇਸ਼ਰ ਦਾ ਦਰਸ਼ਨ ਤੂੰ ਇਸ ਥਾਂ ਤੇ ਆ ਕੇ ਪਾ ਲਿਆ। ਸਰਬ ਕਾਮਨਾ ਸੇ ਤ੍ਰਿਪਤਾਇਸ। ਇੰਨੀਆਂ ਸਾਰੀਆਂ ਕਾਮਨਾ ਉਹਦਾ ਵੱਲੋਂ ਤੂੰ ਤ੍ਰਿਪਤ ਹੋ ਗਿਆ। ਅਸ਼ਟ ਦਿਵਸ ਜਬ ਅਬ ਹੈ ਬਿਤਾਵੈ। ਮਹਾਰਾਜ ਕਹਿੰਦੇ ਜਦੋਂ ਅੱਠ ਕੁ ਦਿਨ ਵੀ ਹੋਰ ਤੂੰ ਇੱਥੇ ਰਹਿੰਦਾ ਬਿਤਾਵੇਂਗਾ। ਬਹਰੋ ਤੋਹ ਗੁਰੂ ਬਿਦਤਾਵੈ। ਫਿਰ ਕਹਿੰਦੇ ਤੇਰਾ ਜਿਹੜਾ ਪੂਜਨੀਕ ਹੈ, ਜਿਹਨੂੰ ਤੂੰ ਪੂਜਣਾ ਹੈ, ਜਿਹਦੀ ਤੂੰ ਛਤਰਸ਼ਾਹ ਹੇਠ ਰਹਿਣਾ, ਉਹ ਤੇਰਾ ਜਿਹੜਾ ਉਸਤਾਦ ਪੈਦਾ ਕਰਾਂਗੇ। ਰਹੋ ਆਨੰਦ ਹੋਏ ਗੋਇੰਦਵਾਲ। ਉਹਨਾਂ ਚਿਰ ਤੱਕ ਤੂੰ ਵੀ ਆਨੰਦ ਖੁਸ਼ ਹੋ ਕੇ ਗੋਇੰਦਵਾਲ ਹੀ ਟਿਕਿਆ। ਮਿਲ ਸਤ ਸੰਗ ਮਿਲ ਸਤ ਸੰਗਤ ਸਿੱਖਿਅਨ ਨਾਲ। ਹਾਂ, ਇਸ ਤਰ੍ਹਾਂ ਗੁਰੂ ਕੇ ਸਿੱਖਾਂ ਸੰਗਤਾਂ ਨਾਲ ਮਿਲ ਜੁਲ ਕਰਕੇ। ਹੱਥ ਜੋੜ ਤਿੰਨ ਤੈਸੇ ਮਾਨੀ। ਮਾਈ ਦਾਸ ਨੇ ਹੱਥ ਜੋੜ ਕੇ ਗੁਰੂ ਕੀ ਆਗਿਆ ਉਸੇ ਤਰ੍ਹਾਂ ਖੜੇ ਮੱਥੇ ਮੰਨ ਲਈ। ਰਹਿਓ ਸਮੀਪ ਸੰਦੇਹਨ ਹਾਨੀ। ਜਿੰਨੇ ਮੰਦੇ ਸੰਸੇ ਸੀ ਸਾਰੇ ਖਤਮ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਰਹਿ ਪਿਆ, ਹਜ਼ੂਰੀ ਵਿੱਚ ਹੀ ਰਹਿ ਪਿਆ ਹੈ। ਜਿਸ ਤਰ੍ਹਾਂ ਮਾਨਕ ਚੰਦ ਇਹਨੂੰ ਇਹਦਾ ਪੂਜਨੀਕ ਪੈਦਾ ਕੀਤਾ ਸੀ, ਵੀ ਇਹਦੇ ਨਜ਼ਰਸਾਨੀ ਹੇਠ ਵਿੱਚ ਹੀ ਤੂੰ ਅੱਗੇ ਜਪ ਤਪ ਕਮਾਈ ਕਰਕੇ ਜਿਹੜੀ ਉੱਚ ਅਵਸਥਾ ਨੂੰ ਤੂੰ ਪ੍ਰਾਪਤ ਹੋਣਾ ਹੈ। ਉਹ ਜਿਵੇਂ ਵੀ ਇਤਿਹਾਸ ਵਿੱਚ ਪ੍ਰਸੰਗ ਆਏਗਾ ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਮਿਲ ਸਤ ਸੰਗਤ ਸਿੱਖਿਅਨ ਨਾਲ। ਹੱਥ ਜੋਰ ਤਿੰਨ ਤੈਸੇ ਮਾਨੀ। ਰਹਿਓ ਸਮੀਪ ਸੰਦੇਹਨ ਹਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।